ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨ ਪਰਤਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਉ ਦੋਹਰਾ ਸਤਿਗੁਰ ਮਮ ਬੇਰੀ ਕਟਹੁ ਨਿਜ ਬੇਰੀ ਪਰਚਾਰ ਇਸ ਬੇਰੀ ਹੈ ਭਵ ਸੁਫਲ ਬਿਨ ਬੇਰੀ ਕਰ ਪਾਰ ਸਤਿਗੁਰ ਮਮ ਬੇਰੀ ਕਟਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੱਜ ਦਸਵੇਂ ਪਾਤਸ਼ਾਹ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਮਹਾਨ ਹੀ ਅਵਤਾਰ ਦਿਹਾੜਾ ਹੈ। ਅੱਜ ਦੇ ਦਿਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸ੍ਰੀ ਪਟਨਾ ਸਾਹਿਬ ਵਿਖੇ ਆਪਣੇ ਆਪ ਨੂੰ ਸਾਨੂੰ ਪ੍ਰਗਟ ਰੂਪ ਦੇ ਵਿੱਚ ਦਰਸ਼ਨ ਦਾਰ ਬਖਸ਼ੇ, ਅਵਤਾਰ ਤਾਰਿਆ। ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਆਗਮਨ ਦਿਹਾੜੇ ਨੂੰ ਲੈ ਕੇ ਅੱਜ ਅੰਮ੍ਰਿਤ ਵੇਲੇ ਤੋਂ ਦੀਵਾਨ ਸਜ ਰਿਹਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ ਸੇਵਾ ਦੇ ਨਾਲ ਹੀ ਕੋਈ ਸਮਾਂ ਗੁਰਬਾਣੀ ਦਾ ਪਾਠ ਜਾਪ ਅਤੇ ਪੁਰਬ ਦਿਹਾੜਾ ਜਾਣ ਕਈ ਰਾਗੀ ਸਿੰਘਾਂ ਦੀ ਰਸਨਾ ਰਾਹੀਂ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਵਤਾਰ ਦਿਹਾੜੇ ਦੇ ਨਾਲ ਕੋਈ ਸ਼ਬਦ ਅਥਵਾ ਉਹਨਾਂ ਦੇ ਉਚਾਰਨ ਕੀਤੇ ਵਾਕ ਹਨ, ਉਹ ਕੀਰਤਨ ਹੋ ਰਿਹਾ ਸੀ। ਨਾ ਮਾਈ ਭਾਈ ਸਰਵਣ ਕਰਕੇ ਲਾਹਾ ਹਾਸਲ ਕਰ ਰਹੇ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜਿਹੜਾ ਪਵਿੱਤਰ ਅਵਤਾਰ ਹੈ ਉਹ ਇਤਿਹਾਸ ਵਿੱਚ ਲਿਖਿਆ ਹੋਇਆ ਮਿਲਦਾ ਹੈ। ਬਿਕਰਮੀ ਸੰਮਤ 1723 ਸੀ ਅਤੇ ਮਹੀਨਾ ਪੋਹ ਸੀ, 23 ਦਿਨ ਪੋਹ ਗਿਆ ਸੀ ਅਤੇ ਜਿਹੜਾ ਦਿਨ ਹੈ ਉਹ ਲਿਖਿਆ ਸ਼ਨਿਸ਼ਰਵਾਰ। ਅਤੇ ਇਸੇ ਤਰ੍ਹਾਂ ਬਦੀ ਅਤੇ ਸਦੀ ਦੋ ਪੱਖ ਹਨ, ਇੱਕ ਚਾਨਣਾ ਪੱਖ ਹੈ, ਇੱਕ ਹਨੇਰਾ ਪੱਖ ਹੈ। ਜਿਹੜਾ ਚਾਨਣਾ ਪੱਖ ਹੈ ਉਹਨੂੰ ਸੂਰੀ ਪੱਖ ਕਹਿੰਦੇ ਨੇ, ਇਸੇ ਤਰ੍ਹਾਂ ਜਿਹੜਾ ਹਨੇਰਾ ਪੱਖ ਹੈ ਚੰਦਰਮਾ ਦਾ ਉਹਨੂੰ ਬਦੀ ਪੱਖ ਕਹਿੰਦੇ। ਸੋ ਚਾਨਣੇ ਪੱਖ ਦੀ ਪੋਹ ਦੇ ਮਹੀਨੇ ਦੀ ਸੱਤਵੀਂ ਥਿੱਤ ਸੀ, ਉਹ ਬਦੀ ਸੂਰੀ ਦੇ ਪੱਖਾਂ ਕਰਕੇ ਕਈ ਵਾਰੀ ਜਿਹੜੀ ਹੈ ਸੰਗਰਾਂਦ ਨਾਲ ਮਹੀਨੇ ਚੱਲਦੇ ਹੈ ਉਹਨਾਂ ਕਰਕੇ ਅੱਗੇ ਪਿੱਛੇ ਦਿਹਾੜਾ ਆ ਜਾਂਦਾ ਹੈ, ਕਿਉਂਕਿ ਜਿਹੜੇ ਚੰਦਰਮਾ ਦੇ ਲਿਹਾਜ਼ ਨਾਲ ਮਹੀਨੇ ਚੱਲਦੇ ਉਹ ਬਦੀ ਸੂਰੀ ਨਾਲ ਚੱਲਦੇ ਹੈ। ਜੇ ਸੂਰਜ ਦੇ ਜਦੋਂ ਕੋਈ ਰਾਸਤੇ ਵਿੱਚ ਉਹ ਤਬਦੀਲੀ ਕਰਕੇ ਦੂਸਰੀ ਰਾਸ ਵਿੱਚ ਪ੍ਰਵੇਸ਼ ਹੁੰਦਾ ਹੈ, ਉਹਦੇ ਕਰਕੇ ਮਹੀਨਿਆਂ ਦੇ ਵਿੱਚ ਕੁਝ ਇਹ ਚੰਦਰਮਾ ਦੇ ਮਹੀਨਿਆਂ ਨਾਲੋਂ ਫਰਕ ਆ ਜਾਂਦਾ ਹੈ, ਜਿਸ ਕਰਕੇ ਕਈ ਵਾਰੀ ਪੋਚ ਕਈ ਵਾਰੀ ਮਾਘ 'ਚ ਆ ਜਾਂਦਾ ਹੈ। ਇਸ ਵਾਰੀ ਵੀ ਹੁਣ ਇਹ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਵਿੱਤਰ ਆਗਮਨ ਦਿਹਾੜਾ ਹੈ ਉਹ ਪੋਹ ਦੇ ਮਹੀਨੇ ਦੇ ਥਾਂ ਮਾਘ ਵਿੱਚ ਹੀ ਆ ਰਿਹਾ ਹੈ ਆਇਆ ਹੈ। ਇਸ ਤਰ੍ਹਾਂ ਆਪ ਜੀ ਨੇ ਪਟਨਾ ਦੀ ਜੋ ਧਰਤੀ ਹੈ ਜਿੱਥੇ ਪਹਿਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਹ ਸਾਲ ਸਰਾਏ ਜੌਹਰੀ ਦੇ ਘਰ ਦੇ ਵਿੱਚ ਗਏ ਸਨ, ਇਸੇ ਤਰ੍ਹਾਂ ਇਹਦੇ ਨਾਲ ਮੇਲ ਜੋਲ ਹੋਇਆ ਅਤੇ ਇਹਦੇ ਮੋਹ ਮਮਤਾ ਬੰਧਨ ਕਰਕੇ ਇਹਦਾ ਜਿਹੜਾ ਦਾਸ ਸੀ ਉਹਦੇ ਸਮੇਤ ਹੀ ਆਪ ਜੀ ਨੇ ਬਖਸ਼ਿਸ਼ ਕੀਤੀ ਸੀ। ਫਿਰ ਇਸੇ ਅਸਥਾਨ 'ਤੇ ਇਹਨਾਂ ਦੀਆਂ ਸਵੰਸ਼ ਵਿੱਚ ਹੀ ਜਿਹੜੇ ਉਸ ਸਮੇਂ ਗੁਰੂ ਕੇ ਸਿੱਖ ਸੇਵਕ ਸਨ ਇੱਥੇ ਹੀ ਉਸੇ ਘਰ ਵਿੱਚ ਹੀ ਗੁਰੂ ਕਲਗੀਧਰ ਜੀ ਦਾ ਅਵਤਾਰ ਹੋ ਗਿਆ। ਇਸ ਤਰ੍ਹਾਂ ਇਹ ਪਿਛੋਕੜ ਹੈ ਅਤੇ ਬਾਕੀ ਆਪਣੇ ਜਿਹੜੀ ਪਿਛਲੇ ਸਮੇਂ ਵਿੱਚ ਆਪ ਜੀ ਨੇ ਮਹਾਨ ਭਗਤੀ ਕੀਤੀ ਤਪੱਸਿਆ ਕੀਤੀ ਉਹਦੇ ਸੰਬੰਧੀ ਹੇਮਕੁੰਡ ਸਾਹਿਬ ਵਾਲਾ ਜਿਹੜਾ ਪਵਿੱਤਰ ਅਸਥਾਨ ਹੈ ਜਿਹਨੂੰ ਤਪੋ ਭੂਮੀ ਕਿਹਾ ਜਾਂਦਾ ਹੈ ਉਹਦੀ ਜਿਹੜੀ ਆਪਣੇ ਤਪੱਸਿਆ ਦੀ ਕਥਾ ਵਾਰਤ ਹੈ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪ ਲਿਖੀ ਹੈ। ਫਿਰ ਉਸ ਅਸਥਾਨ ਦੇ ਜਿਹੜੀਆਂ ਨਿਸ਼ਾਨੀਆਂ ਹੈ ਉਹ ਵੀ ਦੱਸੀਆਂ ਵੀ ਹੋਰ ਜਿਹੜਾ ਕੋਈ ਹੇਮਕੁੰਟ ਪਹਾੜ ਨਾ ਸਮਝ ਲਿਓ ਉਹ ਹੇਮਕੁੰਡ ਦੀ ਜਗ੍ਹਾ ਹੈ ਜਿੱਥੇ ਪਹਾੜ ਦੀਆਂ ਸੱਤ ਚੋਟੀਆਂ ਦਿਸਦੀਆਂ ਸੱਤ ਟਿੱਲੇ ਦਿਸਦੇ ਹੈ ਉਹ ਜਿੱਥੇ ਉਹ ਝੀਲ ਹੈ ਮਹਾਰਾਜ ਦਾ ਤਪ ਅਸਥਾਨ ਹੁਣ ਸਭਾਏ ਮਾਨ ਹੈ ਜਿਹਦੇ ਕਿਤੇ ਦਿਨ ਐਨ ਸਾਫ ਸੁਥਰਾ ਹੋਵੇ ਸੂਰਜ ਚੜ੍ਹਿਆ ਹੋਵੇ ਤੁਸੀਂ ਦੇਖ ਸਕਦੇ ਹੋ ਪਹਾੜ ਦੀਆਂ ਸੱਤ ਟੋਟੀਆਂ ਸੱਤ ਟਿੱਲੇ ਵੱਖਰੇ ਵੱਖਰੇ ਦਿਸਦੇ ਨੇ ਅਤੇ ਬਾਕੀ ਜੇ ਸਿਲਾ ਉੱਪਰ ਗੁਰੂ ਕਲਗੀਧਰ ਪਾਤਸ਼ਾਹ ਦੁਸ਼ਟ ਰੂਪ ਦੇ ਵਿੱਚ ਮਹਾਨ ਤਪ ਕਰਦੇ ਰਹੇ ਉਸ ਸਿਲਾ ਵੀ ਉੱਥੇ ਸਭਾਏ ਮਾਨ ਹੈ ਭਾਵੇਂ ਹੁਣ ਉਹ ਕੁਝ ਲੋਕ ਜਿਹੜੇ ਕਿ ਉੱਧਰ ਲਏ ਉਹ ਕਹਿੰਦੇ ਨਹੀਂ ਇਹ ਸਾਡੇ ਲੋਕਪਾਲ ਦੀ ਜਗ੍ਹਾ ਹੈ ਉਹਦੀ ਤਪੜੀ ਸ਼ਿਲਾ ਹੈ। ਉਸ ਤੋਂ ਪਹਿਲਾਂ ਤਾਂ ਜਿਹੜੇ ਲੋਕਪਾਲ ਉੱਥੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮੰਨਦੇ ਸੀ ਦੁਸ਼ਟਮਨ ਵੀ ਇੱਥੇ ਸਾਡੇ ਉਹ ਲੋਕਪਾਲ ਜੀ ਸਾਡੇ ਲੋਕਾਂ ਦੀ ਪਾਲਣਾ ਵਾਲੇ ਰਹੇ ਹੈ। ਹੁਣ ਵਾਲੇ ਜਿਹੜੇ ਲੋਕ ਹੈ ਉਹਨਾਂ ਨੇ ਧਰਾ ਜਪਨ ਲਿਆ ਉਹ ਕਹਿੰਦੇ ਨਹੀਂ ਲੋਕਪਾਲ ਨਾ ਬ੍ਰਹਮਾ ਦਾ ਹੈ ਇਹ ਸਾਡੇ ਬ੍ਰਹਮਾ ਦੀ ਤਪੱਸਿਆ ਵਾਲਾ ਥਾਂ ਹੈ ਉਹ ਜਿੱਥੇ ਬ੍ਰਹਮਾ ਬੈਠ ਕੇ ਤਪ ਕਰਦਾ ਰਿਹਾ ਉਹ ਸਿਲਾਈ ਸਾਡੀ ਹੈ ਅਤੇ ਉਹ ਵੱਖਰਾ ਜਿਹਾ ਥਾਂ ਵੀ ਬਣਾਈ ਬੈਠੇ ਹੈ। ਇਸ ਕਰਕੇ ਵੀ ਉਹ ਕੋਈ ਰਗੜਾ ਝਗੜਾ ਨਾ ਕਰੇ ਉਸ ਸਿਲਾ ਨੂੰ ਦੇਖ ਕੇ, ਅਤੇ ਜਿਸ ਕਰਕੇ ਉਹ ਸਮੇਂ ਦੇ ਨਿਜਾਜ਼ਤ ਨੂੰ ਸਮਝਦਿਆਂ ਹੋਇਆਂ ਸਿਆਣਿਆਂ ਨੇ ਸੂਝਬੂਝ ਤੋਂ ਕੰਮ ਲੈਂਦਿਆਂ ਹੋਇਆਂ ਉਹ ਜਿਹੜੀ ਮਹਾਰਾਜ ਦੀ ਸਿਲਾ ਹੈ ਉਹ ਹੇਠਲੇ ਹੁਣ ਛੱਤ ਦੇ ਹੇਠਾਂ ਕਰ ਦਿੱਤੀ, ਉੱਪਰ ਮਹਾਰਾਜ ਦਾ ਪ੍ਰਕਾਸ਼ ਕਰ ਦਿੱਤਾ ਹੈ। ਜਿਹੜੇ ਕੋਈ ਸੂਝ ਬੂਝ ਰੱਖਦੇ ਆ, ਇਤਿਹਾਸ ਪੜ੍ਹਦੇ ਆ, ਫਿਰ ਉਹ ਕਹਿ ਸੁਣ ਲੈਂਦੇ ਆ ਵੀ ਭਾਈ ਜਿਸ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬੈਠ ਕੇ ਉਹਦੇ 'ਤੇ ਪੁੱਛਿਆ ਕੀਤੀ ਉਹ ਇਹ ਦਰਸ਼ਨ ਕਰਾਓ, ਉਹ ਬਹੁਤਾ ਕੁਝ ਕਹਿਣ ਤੋਂ ਫਿਰ ਉੱਥੇ ਉਹ ਲੈ ਜਾਂਦੇ ਹੇਠਾਂ। ਆਮ ਉੱਪਰ ਹੁਣ ਛੱਤ ਹੈ, ਉਹ ਅਸਥਾਨ ਹੇਠਾਂ ਆ ਗਿਆ ਨੀਵੇਂ ਥਾਂ 'ਤੇ। ਪਹਿਲਾਂ 1970-71-72 ਦੇ ਨੇੜੇ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਹੈ ਉਸੇ ਸਿਲਾ 'ਤੇ ਹੁੰਦਾ ਸੀ, ਛੋਟਾ ਜਿਹਾ ਕਮਰਾ ਹੁੰਦਾ ਸੀ, ਉਹਦੇ ਵਿੱਚ ਤਾਂ ਕੋਈ 10-15 ਬਹਿ ਨਹੀਂ ਸਕਦੇ ਸੀ, ਸਿਰਫ ਗੁਰੂ ਮਹਾਰਾਜ ਦਾ ਪ੍ਰਕਾਸ਼ ਉਥੜਾ ਜਾਂ ਪਿਛਲੇ ਪਾਸੇ ਗ੍ਰੰਥੀ ਦੇ ਬੈਠਣ ਦੀ ਜਗ੍ਹਾ, ਥੋੜ੍ਹੀ ਜਿਹੀ ਜਗ੍ਹਾ ਜਿੱਥੇ ਕੜਾਹ ਪ੍ਰਸ਼ਾਦ ਦੀ ਦੇਗ ਰੱਖੀ ਜਾਏ, ਬਸ ਜਾਣੀ 2-4 ਸਰੀਰ ਉਹਦੇ ਅੰਦਰ ਰਹਿ ਸਕਦੇ ਸੀ। ਬਿਲਕੁਲ ਛੋਟਾ ਜਿਹਾ ਕੁਟੀਆ ਜੀ ਸੀ ਉਹ। ਦਸ ਨੇ ਵੀ 1970-71 ਵੀ ਦਰਸ਼ਨ ਕੀਤੇ ਉਹ ਸਿਲਾ ਦੇ ਵੀ, ਅਤੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਇਆ ਵੀ ਦੇਖਿਆ ਹੈ। ਹੁਣ ਉਹ ਸਾਰੀ ਜਗ੍ਹਾ ਹੇਠਾਂ ਉਹਨਾਂ ਨੇ ਅਲੋਪ ਕਰ ਦਿੱਤੀ ਹੈ, ਉੱਪਰ ਖੁੱਲ੍ਹਾ ਸਥਾਨ ਬਣਾ ਕੇ ਉੱਪਰ ਹੀ ਪ੍ਰਕਾਸ਼ ਕਰ ਦਿੱਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਇਸ ਤਰ੍ਹਾਂ ਹੀ ਇਹ ਜਿਹੜੀ ਤਪ ਅਸਥਾਨ ਵਾਲੀ ਜਗ੍ਹਾ ਹੈ ਇਹਦੇ ਸੰਬੰਧੀ ਜਿਹੜੀ ਵਾਕਫੀਅਤ ਹੈ ਗੁਰੂ ਕਲਗੀਧਰ ਜੀ ਨੇ ਆਪਣੇ ਮੁਖਾਰਵਿੰਦ ਤੋਂ ਪਵਿੱਤਰ ਬਾਣੀ ਉਚਾਰਨ ਕਰਕੇ ਦਿੱਤੀ ਹੈ, ਜਿਸ ਕਰਕੇ ਜਦੋਂ ਆਪ ਜੀ ਦਾ ਆਗਮਨ ਦਿਹਾੜਾ ਆਉਂਦਾ ਹੈ ਉਸ ਵੇਲੇ ਫਿਰ ਜਿਹੜੇ ਰਾਗੀ ਸਾਹਿਬਾਨ ਹੈ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜਿਹੜੀ ਪਵਿੱਤਰ ਬਾਣੀ ਉਹਦਾ ਕੀਰਤਨ ਕਰਦੇ ਹੈ। ਜਿਵੇਂ ਹੁਣ ਵੀ ਆ ਰਾਗੀ ਸਾਹਿਬਾਨ ਆਗਮ ਦਿਹਾੜਾ ਜਾਣ ਕੇ ਗੁਰੂ ਕਲਗੀਧਰ ਜੀ ਦੀ ਪਵਿੱਤਰ ਬਾਣੀ ਦੇ ਕੀਰਤਨ ਕਰ ਰਹੇ ਸੀ। ਆ ਮੈਂ ਆਪਣੀ ਕਥਾ ਬਖਾਨੋ ਤਬ ਸਾਧਤ ਜਹਿਬੇ ਨਿਆਨੋ, ਹੇਮਕੁੰਡ ਪਰਬਤ ਹੈ ਜਹਾਂ ਸਬਦ ਸਿਰਿੰਗ ਸੋਭਤ ਹੈ ਤਹਾਂ, ਹੇਮਕੁੰਡ ਤੈ ਨਾਮ ਕਹਾਵਾ ਪੰਡਰਾਜ ਜੋ ਘੁਮਾਵਾ। ਵੀ ਹੇਮਕੁੰਡ ਉਸ ਅਸਥਾਨ ਦਾ ਨਾਂ ਕਿਹਾ ਜਾਂਦਾ ਹੈ ਜਿੱਥੇ ਪੰਡੂ ਰਾਜੇ ਨੇ ਬੈਠ ਕੇ ਜੋਗ ਘੁਮਾਇਆ ਹੈ। ਉਹ ਜਦੋਂ ਹੁਣ ਅਸੀਂ ਉਹ ਦੇਖੀਏ ਜਿੱਥੇ ਪੰਡੂ ਰਾਜਾ ਰਿਹਾ ਜੋਗ ਘੁਮਾਇਆ ਹੈ, ਆ ਜਿਹੜਾ ਗੋਬਿੰਦ ਧਾਮ ਘਾਟ ਹੈ ਇਹ ਤੋਂ ਕਿਲੋ ਕੁ ਮੀਲ ਦੇ ਪਾਸੇ ਉਹ ਬਹੁਤ ਸੋਹਣਾ ਮੰਦਰ ਬਣਿਆ ਹੋਇਆ ਹੈ। ਉੱਥੇ ਲਿਖਿਆ ਹੋਇਆ ਹੈ ਕਿ ਇੱਥੇ ਇਸ ਅਸਥਾਨ 'ਤੇ ਬੈਠ ਕੇ ਪੰਡੂ ਰਾਜੇ ਨੇ ਯੋਗ ਅਭਿਆਸ ਕੀਤਾ। ਜਦੋਂ ਅੱਜ ਇੱਥੇ ਸਵੇਰ ਸੰਤ ਗਿਆਨੀ ਮੋਹਨ ਸਿੰਘ ਜੀ ਉੱਥੇ 1970-71 ਵਿੱਚ ਗਏ ਹੈ ਅਤੇ ਉੱਥੇ ਉਹ ਪੁਜਾਰੀ ਨੂੰ ਵੀ ਮਿਲੇ ਸੀ। ਉਹ ਕਾਫੀ ਤਕੜਾ ਵਿਦਵਾਨ ਸੀ। ਇਹ ਆਪ ਜੀ ਦੇ ਵਿਚਾਰ ਸੁਣ ਕੇ ਉਹ ਬਹੁਤ ਹੀ ਜਾਣੀ ਪ੍ਰਸੰਨ ਹੋਇਆ ਸੀ। ਸੋ ਇਸ ਤਰ੍ਹਾਂ ਫਿਰ ਜਦੋਂ ਨਾਲ ਹੀ ਉੱਧਰ ਬਦਰੀਨਾਥ ਉਥੋਂ ਦਾ ਜਿਹੜਾ ਛੋਟਾ ਪੁਜਾਰੀ ਉਹ ਬੜਾ ਵਿਦਵਾਨ ਅਤੇ ਭਗਤੀ ਭਾਵ ਵਾਲਾ ਸੀ, ਚੰਗੀ ਅਵਸਥਾ ਵਾਲਾ ਸੀ, ਉਹਨੂੰ ਵੀ ਮਿਲੇ ਜੁਲੇ। ਉਹਦੇ ਨਾਲ ਵੀ ਕਈ ਬਚਨ ਬਿਲਾਸ ਸਾਹਿਬ ਜੀ ਨੇ ਕੀਤੇ ਸਨ। ਯਾਨੀ ਇਸ ਤਰ੍ਹਾਂ ਇਹ ਉਸ ਅਸਥਾਨ ਦੀਆਂ ਤਪ ਦੀਆਂ ਨਿਸ਼ਾਨੀਆਂ ਵੀ ਇੱਥੇ ਮਾਰ ਅਸੀਂ ਬੈਠ ਕੇ ਪਹਿਲਾਂ ਤਪ ਕਰਦੇ ਰਹੇ ਹਾਂ। ਅਤੇ ਦੂਜਾ ਅਸਥਾਨ ਆਪ ਜੀ ਦਾ ਨਰੇਲ ਸ਼ਹਿਰ ਵਿਖੇ ਬਾਹਰ ਬਾਹਰ ਜਿੱਥੇ ਗੋਦਾਵਰੀ ਨਦੀ ਚੱਲਦੀ ਹੈ, ਉਹ ਅੱਜ ਕੱਲ੍ਹ ਤਾਂ ਹੁਣ ਦੂਰ ਹੋ ਗਈ ਹੈ। ਪਹਿਲਾਂ ਜਿੱਥੇ ਸੱਚਖੰਡ ਗੁਰਦੁਆਰਾ ਸਭਾਏ ਮਾਨੇ ਦੇ ਨਾਲ ਚੱਲਦੀ ਹੁੰਦੀ ਸੀ ਗੋਦਾਵਰੀ, ਹੁਣ ਵੀ ਕਈ ਵਾਰੀ ਜਦੋਂ ਕਿਤੇ ਜ਼ਿਆਦਾ ਬਾਰਿਸ਼ ਆ ਜਾਂਦੀ, ਹੜ ਹੁੜ ਆ ਜਾਂਦਾ ਹੈ ਨਾ, ਅਤੇ ਗੋਦਾਵਰੀ ਦਾ ਜਿਹੜਾ ਪਾਣੀ ਹੈ ਇਹ ਇੱਥੇ ਆ ਜਾਂਦਾ ਹੈ, ਅਤੇ ਕਈ ਵਾਰੀ ਤਾਂ ਫਿਰ ਉਹ ਛੱਲਾਂ ਜਿਹੀਆਂ ਜਦੋਂ ਜ਼ਿਆਦਾ ਮਾਰਦਾ ਹੈ ਅਤੇ ਫਿਰ ਉਹ ਜਿਹੜੇ ਸਿੰਘ ਆ ਉੱਥੋਂ ਦੇ ਰਹਿਣ ਵਾਲੇ ਉਹ ਕਹਿੰਦੇ ਵੀ ਇਹ ਗੋਦਾਵਰੀ ਮਾਰਨ ਮੱਥਾ ਟੇਕਣਾ ਹੀ ਹੈ, ਇਹ ਚਾਹੁੰਦੀ ਹੈ ਪ੍ਰਸ਼ਾਦ। ਤਾਂ ਫਿਰ ਪੁਜਾਰੀ ਅੰਦਰੋਂ ਪ੍ਰਸ਼ਾਦ ਵੀ ਲਿਆਉਂਦਾ ਹੈ, ਇੱਕ ਚੁੰਨੀ ਜੀ ਲਿਆਉਣਾ ਹੁੰਦਾ, ਇੱਕ ਸੋਨੇ ਦੀ ਨੱਥ ਜੀ ਲਿਆਉਣਾ ਹੁੰਦਾ ਹੈ। ਉਹ ਲਿਆ ਕੇ ਕਹਿੰਦੇ ਲੈ ਵੀ ਗੁਰੂ ਕਾ ਪ੍ਰਸ਼ਾਦ ਲੈ ਲਾ ਅਤੇ ਹੁਣ ਤੂੰ ਜਾ ਮੱਥਾ ਟੇਕ ਲਿਆ। ਪਰ ਜਦੋਂ ਉਹ ਚੀਜ਼ਾਂ ਜਿਹੀਆਂ ਚੜ੍ਹਨ ਦਾ ਉਦੋਂ ਹੀ ਵਾਪਸ ਹੋ ਜਾਂਦੀ ਹੈ, ਉਦੋਂ ਹੀ ਹੇਠਾਂ ਉਤਰ ਜਾਂਦੀ ਹੈ। ਇਸ ਤਰ੍ਹਾਂ ਵੀ ਜਦੋਂ ਗੁਰੂ ਮਹਾਰਾਜ ਉੱਥੇ ਗੋਦਾਵਰੀ ਦੇ ਨਦੀ ਦੇ ਕਿਨਾਰੇ ਰਹੇ ਹੈ ਅਤੇ ਉਸ ਸਮੇਂ ਦਾ ਇਤਿਹਾਸ ਵਿੱਚ ਪ੍ਰਸੰਗ ਲਿਖਿਆ ਵੀ ਇਹ ਦੁੱਧ ਦੀ ਚੱਲਦੀ ਸੀ, ਅਤੇ ਕਈ ਗੁਰਮੁਖ ਹੁਣ ਵੀ ਕਹਿੰਦੇ ਆ ਵੀ ਜੇ ਕੋਈ 2:30 ਵਜੇ ਜਾਂ 1 ਵਜੇ ਜਾ ਕੇ ਉਹ ਜਲ ਨੂੰ ਦੇਖੇ, ਉਹ ਜਿਵੇਂ ਕੱਚੀ ਲੱਸੀ ਹੁੰਦੀ ਨਾ, ਕਹਿੰਦੇ ਇਸ ਤਰ੍ਹਾਂ ਦਾ ਲੱਗਦਾ ਹੈ। ਅਤੇ ਭਾਵਨਾ ਵਾਲਿਆਂ ਦਾ ਵੀ ਉਹ ਵੀ ਕਦੇ ਕਦੇ ਕ੍ਰਿਸ਼ਮਾ ਵਰਤ ਜਾਂਦਾ ਹੈ, ਯਾਨੀ ਉਹ ਦੁੱਧ ਵਰਗਾ ਲੱਸੀ ਵਰਗਾ ਪਾਣੀ ਜਾਂ ਚਿੱਟਾ ਹੁਣ ਵੀ ਕਈ ਵਾਰੀ ਹੋ ਜਾਂਦਾ ਹੈ। ਇਹ ਮਹਾਰਾਜ ਦੀ ਮੌਜ ਹੈ। ਫਿਰ ਜਦੋਂ ਆਪ ਜੀ ਉਹ ਗਏ, ਪਹਿਲਾਂ ਤਾਂ ਬੰਦਾ ਬਹਾਦਰ ਜਿੱਥੇ ਮਾਧੋ ਦਾਸ ਰਹਿੰਦਾ ਸੀ ਇੱਥੇ ਆਪ ਜੀ ਉਹਦੇ ਪੁਣਕ 'ਤੇ ਜਾ ਬੈਠੇ ਸੀ, ਜਿੱਥੇ ਬੰਦਾ ਘਾਟ ਬੈਠੇ ਸਭ ਤੋਂ ਪਹਿਲਾਂ ਇੱਥੇ ਗਏ ਸੀ। ਪਣਕ 'ਤੇ ਬੈਠ ਕੇ ਅਤੇ ਇਹ ਹੁਣ ਜਿਹੜਾ ਮਾਧੋ ਦਾਸ ਬਰਾਗੀ ਸੀ ਸੰਤ, ਇਹ ਛਿਲੇ ਛੁਲੇ ਜੇ ਕੱਢਣ ਵਾਸਤੇ ਫਿਰ ਇਹ ਆ ਦਿੰਦਾ ਰਹਿੰਦਾ ਸੀ। ਬੁਲੀਆਂ ਬੁਲੀਆਂ ਬੱਕਰੇ ਬੁੱਕਰੇ ਨੇ ਬੜੇ ਪਾਲੇ ਹੋਏ ਸੀ, ਸਿੰਘਾਂ ਨੇ ਜਾ ਕੇ ਸਾਰੇ ਝਿੜਕਾਤੇ ਸੀ। ਜਿਹੜੇ ਬਾਕੀ ਇਹਦੇ ਚੇਲੇ ਚੜ ਰਹੇ ਸੀ, ਫਿਰ ਜਿੱਥੇ ਸੀ ਮਾਧੋ ਦਾਸ ਉੱਥੇ ਆ ਜਾ ਕੇ ਕਿਹਾ ਵੀ ਪਤਾ ਨਹੀਂ ਬੜੇ ਬਰਸ਼ਿਆਂ ਗੜਾਸਿਆਂ ਵਾਲੇ ਤਲਵਾਰਾਂ ਵਾਲੇ ਆ ਗਏ, ਬਲੂਕਾਂ ਵਾਲੇ ਆ ਗਏ, ਆਉਂਦਿਆਂ ਸਾਰੇ ਉਹਨਾਂ ਦੇ ਵਿੱਚ ਮੁਖੀ ਆ, ਉਹਨੇ ਦੇਖਿਆ ਨਹੀਂ ਸੁਣਿਆ ਨਹੀਂ, ਸਾਡੇ ਹਟਾਉਂਦਿਆਂ ਹਟਾਉਂਦਿਆਂ ਤੁਹਾਡੇ ਬੈਠਣ ਵਾਲੇ ਪਣਗ 'ਤੇ ਆ ਬੈਠਾ ਹੈ। ਅਤੇ ਬਾਕੀ ਜਿਹੜੇ ਨਾਲ ਦੇ ਸਾਥੀ ਹੈ ਉਹਨਾਂ ਨੇ ਤਾਂ ਸਾਨੂੰ ਭਜਾਤਾ ਉੱਥੋਂ, ਅਤੇ ਮਾਧੋ ਦਾਸ ਜੀ ਤੁਹਾਡੇ ਜਿਹੜੇ ਬੱਕਰੇ ਬੁੱਕਰੇ ਸਭ ਉਹਨਾਂ ਨੇ ਝਟਕਾ ਤੇ ਮਾਰਤੇ। ਇਹ ਹੁਣ ਜੰਤਰ ਮੰਤਰ ਕਰਨ ਵਾਲਾ ਸੀ, ਵੀਰ ਬੂਰੇ ਦੇ ਬਸ ਕੀਤੇ ਹੋਏ ਸੀ, ਫਿਰ ਭੇਜਿਆ ਵੀਰਾਂ ਨੂੰ ਵੀ ਮਜ਼ਾ ਹੀ ਉਲਟਾ ਲਿਓ। ਹੁਣ ਗੁਰੂ ਕਲਗੀਧਰ ਪਾਤਸ਼ਾਹ ਜੀ ਹੁਣ ਮਹਾਨ ਸੀ, ਇੱਥੇ ਵੀਰ ਬੂਰ ਕੀ ਕਰਨ, ਉਹ ਪਣਗ ਹੀ ਲਿਆ ਚੁਲਿਆ ਹੀ ਨਾ, ਪਹਿਲਾਂ 1 ਭੇਜਿਆ, ਫਿਰ 2, ਫਿਰ 5 ਭੇਜੇ, ਜਦੋਂ ਕੁਝ ਨਾ ਬਣਿਆ ਫਿਰ ਆਪ ਚੱਲ ਕੇ ਆਇਆ। ਜਦੋਂ ਮਹਾਰਾਜ ਦੇ ਦਰਸ਼ਨ ਕੀਤੇ, ਹੁਣ ਪਹਿਲੀ ਵਾਰੀ ਦਰਸ਼ਨ ਸੀ, ਅਤੇ ਫਿਰ ਕਹਿਣ ਲੱਗਿਆ ਕਿ ਮਹਾਰਾਜ ਤੁਸੀਂ ਕਿਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤਾਂ ਨਹੀਂ? ਮਹਾਰਾਜ ਕਹਿੰਦੇ ਹਾਂ ਹੈ ਤਾਂ ਉਹੀ। ਕਹਿੰਦੇ ਫਿਰ ਮਹਾਰਾਜ ਆਪ ਤੋਂ ਬਗੈਰ ਹੋਰ ਕਿਹੜਾ ਸੀ ਵੀ ਜਿਹੜਾ ਇਸ ਮੇਰੇ ਪਣਗ 'ਤੇ ਬੈਠ ਜਾਂਦਾ ਅਤੇ ਇਸ ਤਰ੍ਹਾਂ ਦਾ ਸਾਰਾ ਕੁਛ ਕਰਾ ਲੈਂਦਾ। ਮਹਾਰਾਜ ਕਹਿੰਦੇ ਵੀ ਤੂੰ ਕੌਣ ਹੈ? ਕਹਿਣ ਲੱਗਿਆ ਜੀ ਮੈਂ ਤੁਹਾਡਾ ਬੰਦਾ, ਯਾਨੀ ਤੁਹਾਡਾ ਦਾਸ ਸੇਵਕ। ਮਹਾਰਾਜ ਕਹਿੰਦੇ ਵੀ ਜੇ ਤੂੰ ਸਾਡਾ ਬੰਦਾ ਹੈ ਤਾਂ ਫਿਰ ਬੰਦਿਆਂ ਵਾਲੇ ਕੰਮ ਕਰ, ਕਿਉਂਕਿ ਇਹਦਾ ਇਹ ਖਸਲ ਸੀ, ਇਹਨੂੰ ਭੈੜੀ ਵੱਧਦੀ ਸੀ ਵੀ ਜਿਹੜਾ ਕੋਈ ਸਾਧੂ ਸੰਤ ਇਹਦੇ ਅਸਥਾਨ 'ਤੇ ਚਲਿਆ ਜਾਂਦਾ, ਪਹਿਲਾਂ ਇਹ ਪਣਗ 'ਤੇ ਉਹਨੂੰ ਸਤਿਕਾਰ ਨਾਲ ਬਿਠਾ ਲੈਂਦਾ ਸੀ, ਅਤੇ ਮਗਰੋਂ ਵੀਰਾਂ ਨੂੰ ਪ੍ਰੇਰ ਕੇ ਨਾ ਪਣਗ ਉਲਟਾ ਲੈਂਦਾ ਸੀ। ਉਹ ਮੁੱਦਾ ਮਾਰ ਦਿੰਦੇ, ਫਿਰ ਤਾੜੀਆਂ ਮਾਰ ਕੇ ਹੱਸਦਾ। ਇਸ ਤਰ੍ਹਾਂ ਦੀ ਇਹਦੀ ਆਦਤ ਜੀ ਸੀ ਪੁੱਠੀ। ਗੁਰੂ ਕਲਗੀਧਰ ਜੀ ਨੇ ਫਿਰ ਕਿਹਾ ਵੀ ਕਹਿੰਦੇ ਉਹ ਜੇ ਬੰਦਾ ਹੈ ਤਾਂ ਬੰਦਿਆਂ ਵਾਲੇ ਕੰਮ ਕਰ, ਹੇਰੇ ਚਰਨੀ ਪੈ ਗਿਆ। ਕਹਿੰਦਾ ਮਹਾਰਾਜ ਬੇਰ ਕਰੋ, ਜੋ ਹੋ ਗਿਆ ਹੋ ਗਿਆ, ਹੁਣ ਕੋਈ ਸੇਵਾ ਦੱਸੋ। ਮਹਾਰਾਜ ਕਹਿੰਦੇ ਵੀ ਜੇ ਜਿਹੜਾ ਤੂੰ ਆ ਲੋਕਾਂ ਨੂੰ ਜੇ ਮੰਨਦਾ ਹੈ ਵੀਰ, ਜੇ ਦਿਖਾਉਣਾ ਇਹ ਵੀਰਾਂ ਨੂੰ ਕਿਤੇ ਹੋਰ ਕਰ ਲੈ, ਇਹਨਾਂ ਤੋਂ ਹੋਰ ਸੇਵਾ ਲੈ ਲੈ। ਆ ਜਿਹੜੇ ਲੋਕ ਹੈ ਗਰੀਬ, ਇਹਨਾਂ ਨੂੰ ਜਿਹੜੇ ਆਦੁਸ਼ਟ ਲੋਕ ਮਾਰਦੇ ਕੁੱਟਦੇ ਹੈ ਉਹਨਾਂ ਨੂੰ ਸੋਧਾ ਲਾ, ਉਹਨਾਂ ਨੂੰ ਮਾਰ, ਜ਼ੁਲਮ ਦਾ ਨਾਸ਼ ਕਰ, ਆਪ ਵੀ ਬੀੜਾ ਚੁੱਕ। ਇਸ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਹ ਦੋਵੇਂ ਜਿਹੜੇ ਆਪਣੇ ਤਪ ਅਸਥਾਨ ਇਹ ਨਦੇੜ ਸ਼ਹਿਰ ਵਾਲਾ ਵੀ ਪ੍ਰਗਟ ਕੀਤਾ। ਇੱਥੋਂ ਬੈਠੇ ਆਪ ਜੀ ਨੇ ਧਨਖ ਵਿੱਚੋਂ ਤੀਰ ਖਿੱਚ ਕੇ ਚਲਾਇਆ ਸੀ, ਜਿੱਥੇ ਆ ਸੱਚਖੰਡ ਗੁਰਦੁਆਰਾ ਬਣਾਇਆ ਬੰਦਾ ਘਾਟ ਤੋਂ। ਅਤੇ ਸਿੰਘਾਂ ਨੂੰ ਕਿਹਾ ਵੀ ਜਿੱਥੇ ਇਹ ਵਿੱਚ ਚਲ ਤੀਰ ਚਲਿਆ ਗਿਆ, ਇੱਥੇ ਜਾ ਕੇ ਪੱਕੇ ਤੌਰ 'ਤੇ ਸਾਡਾ ਤੰਬੂ ਲਾ ਦਿਓ, ਇੱਥੇ ਸਾਡਾ ਪੱਕਾ ਆਸਣ ਹੋਏਗਾ। ਉੱਥੋਂ ਆ ਕੇ ਗੁਰੂ ਕਲਗੀਧਰ ਜੀ ਇੱਥੇ ਬੈਠ ਗਏ ਅਤੇ ਸਿੰਘਾਂ ਨੇ ਆਪੋ ਆਪਣੇ ਘੋੜੇ ਦੂਰ ਦੂਰ ਤੱਕ ਲਾ ਕੇ ਥਾਂ 'ਤੇ ਕਬਜ਼ੇ ਜੇ ਕਰ ਲਏ, ਤੰਬੂ ਲਾ ਲਏ। ਫਿਰ ਇਸ ਅਸਥਾਨ 'ਤੇ ਜਿਹੜਾ ਕੋਈ ਆਪਣੀ ਮੇਰ ਰੱਖਦਾ ਸੀ ਉਹਨੇ ਆ ਕੇ ਕਿਹਾ ਵੀ ਇਹ ਤਾਂ ਮੇਰਾ ਹੈ ਜੀ, ਇਹ ਤਾਂ ਜੱਦੀ ਜਾਇਦਾਦ ਆ ਸਾਡੀ ਲੱਕੜਦਾਦਿਆਂ ਪੜਦਾਦਿਆਂ ਦੀ। ਮਹਾਰਾਜ ਕਹਿੰਦੇ ਨਹੀਂ, ਇਹ ਸਾਡੀ ਹੈ, ਇਹ ਸਾਡੀ ਤਾਂ ਯੁਗਾਂ ਯੁਗਾਂ ਦੀ ਧਰਤੀ ਹੈ, ਤੁਹਾਡੇ ਤਾਂ 10-20-100 ਸਾਲ ਹੋ ਗਏ ਹੋਣਗੇ, ਸਾਡੀ ਤਾਂ ਸਤਿਯੁਗ ਤੋਂ ਵੀ ਪਹਿਲਾਂ ਹੈ। ਜਦੋਂ ਇਹ ਅਜੇ ਸ੍ਰਿਸ਼ਟੀ ਹੋਂਦ ਵਿੱਚ ਨਹੀਂ ਆਈ ਸੀ, ਉਸ ਵੇਲੇ ਵੀ ਅਸੀਂ ਇਸ ਸਥਾਨ 'ਤੇ ਅਫਰ ਰੂਪ ਦੇ ਵਿੱਚ ਭਗਤੀ ਕਰਦੇ ਰਹੇ ਹਾਂ। ਸਾਡਾ ਇਹ ਤਾਂ ਯੁਗਾਂ ਯੁਗਾਂ ਦਾ ਅਸਥਾਨ ਹੈ। ਅਖੀਰੇ ਬਹਾਦਰ ਸ਼ਾਹ ਕੋਲ ਪੁੱਜ ਗਈ ਸੀ ਗੱਲਬਾਤ ਵੀ ਇਸ ਤਰ੍ਹਾਂ ਇਹ ਜ਼ਬਰਦਸਤੀ ਕਰਦੇ ਹੈ, ਕਹਿੰਦੇ ਇਹ ਸਾਡਾ ਆ, ਸਾਡੀ ਦੇਖੋ ਬਹਿਨਾਵਾਂ, ਸਾਡੀ ਜਿਹੜਾ ਕੋਈ ਰਜਿਸਟਰੀ ਵਗੈਰਾ ਕਾਗਜ਼ ਪੱਤਰ ਹੈ ਦੇਖੋ, ਇਹ ਦਾਦਿਆਂ ਪੜਦਾਦਿਆਂ ਲੱਕੜਦਾਦਿਆਂ ਤੋਂ ਨਾ ਸਾਡੇ ਬੋਲ ਰਹੇ ਹੈ, ਇਹ ਮਹਾਰਾਜ ਕਹੀ ਜਾਂਦੇ ਜ਼ਬਰਦਸਤੀ ਨਾਲ ਵੀ ਸਾਡਾ ਇਹ। ਫਿਰ ਬਹਾਦਰ ਸ਼ਾਹ ਸਿਆਣਾ ਸੀ ਅਤੇ ਆ ਕੇ ਕਹਿਣ ਲੱਗਿਆ ਮਹਾਰਾਜ ਹੁਣ ਜੇ ਕਾਗਜ਼ ਪੱਤਰ ਦੇਖੀਏ ਫਿਰ ਸੱਚ ਆਉਣ ਲੱਗਦਾ ਵੀ ਇਹਨਾਂ ਦੀ ਜਗ੍ਹਾ ਹੈ, ਅਤੇ ਝੂਠ ਮਹਾਰਾਜ ਤੁਸੀਂ ਵੀ ਨਹੀਂ ਬੋਲ ਸਕਦੇ ਕਿਉਂਕਿ ਗੁਰੂ ਨਾਨਕ ਦੀ ਗੱਦੀ ਉੱਪਰ ਤੁਸੀਂ ਬੈਠੇ ਹੋ। ਅਤੇ ਜੋ ਕਹਿੰਦੇ ਮਹਾਰਾਜ ਵੀ ਸਾਡਾ ਹੈ, ਇਹ ਤਾਂ ਹੁਣ ਆਪਣੀ ਨਿਸ਼ਾਨੀ ਦਿਖਾਉਂਦੇ ਹੈ, ਆ ਬੈਨਾਵਾਂ ਦਿਖਾਉਂਦੇ ਹੈ, ਜੱਦੀ ਜਾਇਦਾਦ ਦਿਨਾਉਂਦੇ ਹੈ ਕਾਗਜ਼ ਪੱਤਰ, ਤੁਸੀਂ ਕੋਈ ਨਿਸ਼ਾਨੀ ਦਿਖਾਓ ਆਪਣੀ ਵੀ ਇਹ ਤੁਹਾਡਾ ਕਿਵੇਂ ਹੈ। ਮਹਾਰਾਜ ਕਹਿੰਦੇ ਵੀ ਇਹ ਜਿੱਥੇ ਅਸੀਂ ਬੈਠੇ ਥਾਂ ਪੱਟ ਲਓ, ਸਾਡੀਆਂ ਇੱਥੇ ਤਪ ਕਰਨ ਵਾਲੀਆਂ ਨਿਸ਼ਾਨੀਆਂ ਹੈਗੀਆਂ। ਉਹ ਜਦੋਂ ਥਾਂ ਪਟਾਇਆ ਹੇਠਾਂ ਮਹਾਰਾਜ ਦਾ ਉਵੇਂ ਹੀ ਜਿਵੇਂ ਆਸਣ ਸੀ ਉਹ ਲੱਗਿਆ ਹੋਇਆ ਹੈ, ਅਤੇ ਕੁਝ ਜਿਹੜੀਆਂ ਆਪ ਜੀ ਦੀਆਂ ਜਿਵੇਂ ਤਪ ਕਰਨ ਵਾਸਤੇ ਹੈ ਜਿੰਦੀਆਂ ਵਿਰਾਗਣ ਵਿਰੂਗਣ ਜੀ ਹੈ, ਗੜਬਾਜਾ ਹੈ, ਬਾਲਾ ਹੈ, ਇਹ ਤਾਂ ਦੇਖੋ ਸਾਰੀਆਂ ਹੇਠੋਂ ਬਰਨ ਕੱਢ ਦਿਖਾਈਆਂ। ਫਿਰ ਉਸ ਵੇਲੇ ਕਹਿਣ ਲੱਗਿਆ ਮਹਾਰਾਜ ਵੀ ਠੀਕ ਹੈ, ਇਹ ਤਾਂ ਆਪ ਜੀ ਦੀ ਜਗ੍ਹਾ ਹੀ ਹੈ, ਇਹਨੂੰ ਸੰਭਾਲੋ। ਬਹਾਦਰ ਸ਼ਾਹ ਨੂੰ ਮਹਾਰਾਜ ਕਹਿਣ ਲੱਗੇ ਵੀ ਚਲੋ ਠੀਕ ਹੈ, ਹੁਣ ਇਹਨਾਂ ਦਾ ਕਬਜ਼ਾ ਹੈ, ਜੇ ਕੱਲ੍ਹ ਨੂੰ ਕੋਈ ਰੌਲਾ ਗੋਲਾ ਨਾ ਫੇਰ ਪਵੇ, ਅਸੀਂ ਇਹ ਜਗ੍ਹਾ ਦੀ ਮਾਇਆ ਦੇ ਕੇ ਪੱਕੇ ਤੌਰ 'ਤੇ ਅਸੀਂ ਲੈ ਲੈਂਦੇ ਹਾਂ। ਫਿਰ ਉਸ ਵੇਲੇ ਉਹ ਜਿੰਨੀ ਚੱਕ ਸੀ ਜਿੱਥੇ ਮਾਤਾ ਸਾਹਿਬ ਕੌਰ ਦਾ ਗੁਰਦੁਆਰਾ ਹੈ ਇੱਥੋਂ ਤੱਕ ਇੱਧਰ ਸਾਰਾ ਹੀ ਜਿੰਨਾ ਪਹਾੜ ਪੂੜ ਜਾਂ ਪੱਧਰਾ ਸਥਾਨ ਗੁਰੂ ਕਲਗੀਧਰ ਜੀ ਨੇ ਮਾਇਆ ਦੇਖ ਕੇ ਤੇ ਪਟੇ ਲਿਖਾ ਲਏ ਸੀ ਵੀ ਇਹ ਅੱਜ ਤੋਂ ਸਾਡੀ ਜਗ੍ਹਾ ਹੈ ਤਾਂ ਪਹਿਲਾਂ ਸੀ, ਹੁਣ ਪੱਕੇ ਤੌਰ ਤੇ ਅੱਗੇ ਰਹੇਗੀ। ਇਸ ਤਰ੍ਹਾਂ ਜਾਣੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦਾ ਅੱਜ ਇਹ ਆਗਮਨ ਦਿਹਾੜਾ, ਉਹਨਾਂ ਦੇ ਪਿਛਲੇ ਤਪ ਅਸਥਾਨ ਜਿੱਥੇ ਜਿੱਥੇ ਬੈਠ ਕੇ ਉਹਨਾਂ ਨੇ ਘਾਲਣਾ ਕਮਾਈ ਕੀਤੀ, ਇਸੇ ਤਰ੍ਹਾਂ ਖਾਲਸੇ ਪੰਥ ਦੀ ਸਿਰਜਣਾ ਵਾਸਤੇ ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪ ਜੀ ਨੂੰ ਆਪਣੀ ਹਜ਼ੂਰੀ ਵਿੱਚ ਬੁਲਾਇਆ ਸੀ, ਜੋ ਬਚਨ ਕਹੇ ਉਹ ਵੀ ਗੁਰੂ ਕਲਗੀਧਰ ਜੀ ਨੇ ਆਪਣੀ ਕਲਮ ਨਾਲ ਆਪ ਸਾਨੂੰ ਲਿਖ ਕੇ ਦਿੱਤੇ। ਵਾਹਿਗੁਰੂ ਨੇ ਕਿਹਾ ਸੀ ਵੀ ਸਾਤੋਂ ਪਹਿਲਾਂ ਬੇਅੰਤ ਬੇਅੰਤ ਮੈਂ ਭੇਜੇ ਦੁਨੀਆਂ ਵਿੱਚ, ਪਰ ਜਿੰਨੇ ਭੇਜੇ ਆ ਸਾਰਿਆਂ ਨੇ ਆਪਣਾ ਆਪਣਾ ਨਾਮ ਜਪਾਇਆ ਅਤੇ ਆਪੋ ਆਪਣੇ ਪੰਥ ਚਲਾਏ। ਹੁਣ ਤੁਸੀਂ ਜਾਓ ਅਤੇ ਤੁਸੀਂ ਮੇਰੇ ਨਾਂ 'ਤੇ ਪੰਥ ਪੈਦਾ ਕਰੋ ਅਤੇ ਮੇਰਾ ਹੀ ਨਾਮ ਜਪਾਓ। ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਹਿੰਦੇ ਵੀ ਜਦੋਂ ਵਾਹਿਗੁਰੂ ਨੇ ਸਾਨੂੰ ਆਖਿਆ ਉਸ ਵੇ ਠਾਂਡ ਪਿਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ, ਵੀ ਦੋਵੇਂ ਹੱਥ ਜੋੜ ਕੇ ਮੈਂ ਵਾਹਿਗੁਰੂ ਅੱਗੇ ਖੜਾ ਹੋ ਗਿਆ, ਸਿਰ ਨਵਾ ਕੇ ਇਉਂ ਆਖਿਆ, ਪੰਥ ਚੱਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਜਿਸ ਵੇਲੇ ਮਹਾਰਾਜ ਆਪ ਸਹਾਇਤਾ ਕਰੋਗੇ ਫਿਰ ਐਸਾ ਇਹ ਜਿਹੜਾ ਪੰਥ ਹੈ ਚੱਲ ਸਕਦਾ, ਜਿਹੜਾ ਤੇਰੇ ਹੀ ਨਾਮ ਜਪੇਗਾ ਅਤੇ ਤੇਰੇ ਨਾਂ 'ਤੇ ਹੋਏਗਾ। ਇਸ ਕਰਕੇ ਹੁਣ ਇਹ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੇ ਪਰਮੇਸ਼ਰ ਦੇ ਹੁਕਮ ਨਾਲ ਇਹ ਖਾਲਸਾ ਪੰਥ ਸ੍ਰੀ ਅਨੰਦਪੁਰ ਦੀ ਧਰਤੀ ਉੱਪਰ ਉਹ ਪੰਜਾਂ ਦੇ ਸੀਸ ਲੈ ਕੇ ਅਤੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਨਾਂ ਉਹਦਾ ਖਾਲਸਾ ਪੰਥ ਰੱਖਿਆ ਅਤੇ ਕਿਹਾ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਸ ਜਿਹੜਾ ਸਿੰਘਾਂ ਦਾ ਬੋਲਾ ਹੈ ਉਹੀ ਕਹਿਤਾ ਵਾਹਿਗੁਰੂ ਜੀ ਕਾ ਖਾਲਸਾ, ਇਹ ਸਾਡਾ ਨਹੀਂ ਹੈ, ਵਾਹਿਗੁਰੂ ਦਾ ਖਾਲਸਾ ਹੈ। ਅਤੇ ਵਾਹਿਗੁਰੂ ਦਾ ਖਾਲਸਾ ਹੋਣ ਕਰਕੇ ਵਾਹਿਗੁਰੂ ਦੀ ਫਤਿਹ ਹੈ, ਜਦੋਂ ਵੀ ਕਿਤੇ ਫਤਿਹ ਹੋਊਗੀ ਜਿੱਤ ਹੋਊਗੀ ਵਾਹਿਗੁਰੂ ਦੀ ਹੋਊਗੀ, ਸਾਡੀ ਨਹੀਂ ਨਾ ਇਹਨਾਂ ਦੀ। ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਫਿਰ ਜਿਹੋ ਜਿਹਾ ਉਹ ਪਿਛਲੇ ਯੁੱਗਾਂ ਦੇ ਵਿੱਚ ਰਿਸ਼ੀਆਂ ਮੁਨੀਆਂ ਦਾ ਸਰੂਪ ਸੀ, ਸਾਰੇ ਕਿੱਸਾ ਧਾਰੀ ਸੀ, ਸਾਰੇ ਨਸ਼ਿਆਂ ਤੋਂ ਰਹਿਤ ਸੀ, ਫਿਰ ਉਹ ਖਾਲਸੇ ਪੰਥ ਵਿੱਚ ਸਾਰਾ ਕੁਛ ਆਪ ਜੀ ਨੇ ਕਿਰਪਾ ਕਰਕੇ ਬਖਸ਼ਿਆ। ਅਤੇ ਉਹ ਵੀ ਤੁਸੀਂ ਰੋਮਾਂ ਦੀ ਕਿਸੇ ਨੇ ਬਿਆਬਲੀ ਨਹੀਂ ਕਰਨੀ, ਕਿਸੇ ਰੂਪ ਦੇ ਵਿੱਚ ਸਾਬਤ ਸੂਰਤ ਰਹਿਣਾ ਹਰ ਇੱਕ ਨੇ, ਕਿਸੇ ਨੇ ਤੰਬਾਕੂ ਤੰਬੂਕੂ ਨਹੀਂ ਪੀਣਾ ਹੈ, ਇਸੇ ਤਰ੍ਹਾਂ ਕੁੱਠਾ ਮਾਸ ਨਹੀਂ ਖਾਣਾ ਹੈ, ਇਸੇ ਤਰ੍ਹਾਂ ਪਰ ਇਸਤਰੀ ਗਵਨ ਨਹੀਂ ਕਰਨਾ, ਨਾਰੀ ਕੀ ਨਿਤ ਬੜਈ ਹੋ ਪਰ ਨਾਰੀ ਕੀ ਸੇਜ ਪੂਰ ਸੁਪਨੇ ਹੋਣਾ ਚਾਹੀਓ। ਇਸ ਤਰ੍ਹਾਂ ਜਿਹੜੇ ਗੁਰੂ ਘਰ ਤੋਂ ਬੇਮੁਖ ਹੋ ਚੁੱਕੇ ਟੁੱਟ ਚੁੱਕੇ ਲੋਕ ਸੀ ਵੀ ਉਹਨਾਂ ਦਾ ਵਿਸਾਹ ਨਹੀਂ ਕਰਨਾ, ਉਹਨਾਂ ਦੇ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਤੁਸਾਂ ਨੇ ਕਰਨੀ। ਇਹ ਤਾਰਿਕ ਜਿੰਨੇ ਵੀ ਸਿੰਘ ਸਜੇ ਜਿਨ੍ਹਾਂ ਨੂੰ ਅੰਮ੍ਰਿਤ ਛਕਾਇਆ ਆਪ ਜੀ ਨੇ ਅਤੇ ਉਹਨਾਂ ਨੂੰ ਰਹਿਤਾਂ ਬਿਰਤਾਂ ਦਿਰੜਾਈਆਂ, ਫਿਰ ਆਪ ਜੀ ਜਦੋਂ ਇਹ ਸਿੰਘ ਇਸ ਸੰਬੰਧ ਵਿੱਚ ਪੁੱਛਦੇ ਰਹੇ, ਕਹਿੰਦੇ ਮਹਾਰਾਜ ਵੀ ਤੁਸੀਂ ਸਿਰ 'ਤੇ ਕੇਸ ਕਿਉਂ ਰਖਾਉਂਦੇ ਹੋ, ਚਲੋ ਇਹ ਤਾਂ ਅਸੀਂ ਧਾਰਮਿਕ ਪੁਸਤਕਾਂ ਪੜ੍ਹੀਆਂ ਵੀ ਰਿਸ਼ੀਆਂ ਮੁਨੀਆਂ ਦੇ ਕੇਸ ਸੀ ਅਤੇ ਤੁਸੀਂ ਰਖਾ ਤੇ, ਅਤੇ ਪਿਛਲੇ ਰਿਸ਼ੀ ਮੈਨੂੰ ਤੰਬਾਕੂ ਨੂੰ ਬਹੁਤ ਮਾੜਾ ਸਮਝਦੇ ਸੀ, ਨਹੀਂ ਪੀਂਦੇ ਸੀ, ਰੋਕਦੇ ਸੀ, ਅਤੇ ਤੁਸੀਂ ਵੀ ਕਹਿ ਦਿੱਤਾ ਵੀ ਤੰਬਾਕੂ ਨਹੀਂ ਪੀਣਾ ਹੈ, ਪਰ ਇਸਤਰੀ ਗਮਨ ਕਰਨਾ ਜੀ ਮਾੜਾ ਹੈ। ਇਸੇ ਤਰ੍ਹਾਂ ਆ ਜਿਹੜਾ ਮਹਾਰਾਜ ਦੂਜੇ ਪਾਸੇ ਲਾਣੇ ਨੂੰ ਦੇਖੀਏ, ਇਹ ਸਾਰਾ ਕੁਛ ਹੀ ਕਰੀ ਜਾਂਦੇ। ਉਹ ਕਹਿੰਦੇ ਅਸੀਂ ਉਹਨਾਂ ਦੀ ਸੰਤਾਨ ਹੈ। ਇਹ ਹਿੰਦੂ ਲੋਕ ਕਿਉਂ ਮਾਰਾ ਵੀ ਸਿਰ ਮਨਾਉਂਦੇ ਹੈ, ਇਹ ਕਿਉਂ ਤੰਬਾਕੂ ਪੀ ਜਾਂਦੇ ਹੈ। ਅਤੇ ਗੁਰੂ ਕਲਗੀਧਰ ਜੀ ਨੇ ਫਿਰ ਉਹ ਸਾਰਾ ਪਿਛੋਕੜ ਇਹਨਾਂ ਨੂੰ ਦੱਸਿਆ ਵੀ ਡੰਡ ਮਿਲਿਆ ਸੀ ਇਹਨਾਂ ਨੂੰ, ਜਿਸ ਕਰਕੇ ਆ ਸਿਰ ਮੂੰਹ ਮੁੰਨੀ ਜਾਂਦੇ, ਹੁਣ ਇਹਨਾਂ ਨੇ ਧਰਮ ਬਣਾਇਆ ਹੋਇਆ। ਉਹ ਨੰਦ ਕੇ ਰਾਜਿਆਂ ਦੀ ਸਾਖੀ ਸੁਣਾਈ ਸੀ ਵੀ ਕਲਯੁਗ ਦੇ ਉਹ ਵਿੱਚ ਮੁੱਢ ਵਿੱਚ ਹੀ ਇਹ ਨੰਦ ਕੇ ਰਾਜੇ ਹੋਏ ਆ। ਅਤੇ ਉਹਨਾਂ ਨੇ ਇੱਕ ਵਾਰੀ ਵਜ਼ੀਰਾਂ ਕੋਲੋਂ ਪੁੱਛਿਆ ਸੀ ਵੀ ਰਾਜ ਭਾਗ ਸਾਡੀ ਅੰਸ ਵੰਸ਼ ਵਿੱਚ ਕਿਵੇਂ ਰਹੇ, ਕਿਉਂਕਿ ਕਿਤੇ ਕੋਈ ਰਾਜ ਭਾਗ ਲੈ ਜਾਂਦਾ, ਕਿਤੇ ਕੋਈ ਬਹਿ ਜਾਂਦਾ ਗੱਦੀ, ਅਤੇ ਐਸਾ ਕੋਈ ਤਰੀਕਾ ਹੈ ਜਿਸ ਕਰਕੇ ਇਹ ਰਾਜ ਭਾਗ ਸਾਡੀ ਅੰਸ ਵੰਸ਼ ਕੋਲ ਰੋਹੇ। ਫਿਰ ਉਹ ਵਜ਼ੀਰ ਜਿਹੜੇ ਪੜ੍ਹੇ ਲਿਖੇ ਸੀ ਉਹਨਾਂ ਨੇ ਵੀ ਇਹ ਨੰਦ ਕੇ ਰਾਜਿਆਂ ਨੂੰ ਦੱਸਿਆ, ਕਹਿੰਦੇ ਵੀ ਇਹ ਸ਼ਰਾਰਤ ਕਰਦੇ ਪੜ੍ਹੇ ਲਿਖੇ ਬ੍ਰਾਹਮਣ, ਕਹਿੰਦੇ ਇਹਨਾਂ ਨੂੰ ਕਟਰੋਲ ਵਿੱਚ ਕਰ ਲਓ। ਕਹਿੰਦੇ ਉਹ ਕਿਵੇਂ ਕਰਦੇ? ਕਹਿੰਦੇ ਇਹ ਕਰਦੇ ਆ ਬਰਨੀ ਬੁਰਨੀ ਜਗ ਯੁਗ ਹਵਨ ਹਵਨ, ਉਹ ਕਿਸੇ ਦੇ ਨਾਂ 'ਤੇ ਕਰ ਦਿੰਦੇ ਹੈ, ਫਿਰ ਉਹਦੇ ਪੱਖ 'ਤੇ ਦੇਵਤੇ ਹੋ ਜਾਂਦੇ ਹੈ, ਦੇਵਤੇ ਉਹਦੇ ਪੱਖ ਹੋਣ ਕਰਕੇ ਉਹ ਰਾਜਾ ਮਹਾਰਾਜਾ ਬਣ ਜਾ, ਦੂਜੇ ਕੋਲੋਂ ਖੁੱਸ ਜਾਂਦਾ। ਕਹਿੰਦੇ ਇਹ ਫਿਰ ਬਰਨੀ ਕਰਦੇ ਇਹ ਤਾਂ ਫਿਰ ਕਰੀ ਜਾਣਗੇ। ਕਹਿੰਦੇ ਇੱਕ ਤਰੀਕਾ ਵੀ ਇਹਨਾਂ ਦੀ ਬਰਨੀ ਜਿੰਨੀ ਮਰਜ਼ੀ ਕਰਨ, ਜੱਗ ਹੋਣ ਜਿੰਨਾ ਮਰਜ਼ੀ ਕਰਨ, ਪਰ ਉਹਦਾ ਫਲ ਨਾ ਮਿਲੇ, ਉਹਦਾ ਪ੍ਰਭਾਵ ਨਾ ਪਵੇ। ਕਹਿੰਦੇ ਉਹ ਕਿਵੇਂ? ਉਹ ਨੰਦ ਕੇ ਰਾਜਿਆਂ ਨੂੰ ਕਿਹਾ ਵਜ਼ੀਰਾਂ ਨੇ ਵੀ ਇਹ ਜਿਹੜੇ ਬ੍ਰਾਹਮਣ ਬਰਨੀ ਕਰਨ ਵਾਲੇ ਇਹਨਾਂ ਦੇ ਸਿਰ ਮੂੰਹ ਮੁੰਨ ਦਿੱਤੇ ਜਾਣ, ਅਤੇ ਇਹਨਾਂ ਦੀਆਂ ਧਾਰਮਿਕ ਪੁਸਤਕਾਂ ਵਿੱਚ ਹੀ ਲਿਖਿਆ ਵੀ ਜਿਹੜਾ ਸਿਰ ਮੂੰਹ ਮੰਨਿਆ ਹੋਵੇ ਉਹਦਾ ਮੰਤਰ ਨਹੀਂ ਫੁਰਦਾ। ਨੰਦ ਕੇ ਰਾਜੇ ਵੀ ਬਹੁਤ ਖੁਸ਼ ਹੋਏ ਖਾਲਸਾ ਜੀ। ਫਿਰ ਉਹਨਾਂ ਨੇ ਬ੍ਰਾਹਮਣ ਸਾਰੇ ਪੜ੍ਹੇ ਲਿਖੇ ਬੁਲਾ ਲਏ, ਜਿਹੜੇ ਕੇਸਰਾ ਧਾਰੀ ਸੀ ਸਿਰ ਮੂੰਹ ਮੱਲੋ ਮੱਲੀ ਫੜ ਕੇ ਉਹਨਾਂ ਦੇ ਮਨ 'ਤੇ ਨਾਈਆਂ ਰਾਹੀਂ ਮਨਾ ਤੇ, ਫਿਰ ਰੱਖੇ ਜੇਲ 'ਚ ਭੁੱਖੇ 'ਤੇ ਆਏ ਅਤੇ ਕੁੱਟਿਆ ਮਾਰਿਆ ਉਹਨਾਂ ਨੂੰ। ਉਹਨਾਂ ਨੂੰ ਕਹਿ ਦਿੱਤਾ ਵੀ ਤਾਂ ਤੁਹਾਡਾ ਖੜਾ ਛੱਡਾਂਗੇ, ਵੀ ਆ ਜਿਹੜੇ ਆਪਣੇ ਵੇਦ ਸ਼ਾਸਤਰ ਹੈ ਨਾ, ਇਹਨਾਂ ਵਿੱਚ ਲਿਖ ਲਿਖ ਕੇ ਸਿਲਮ ਸਲੋਕ ਪਾਓ, ਜਿਹੜਾ ਸਿਰ ਮੂੰਹ ਮਨਾਉਣਾ ਇਹ ਬਹੁਤ ਵੱਡਾ ਚੰਗਾ ਧਰਮ ਹੈ, ਸਿਰ ਮੂੰਹ ਮਨਾਉਣਾ ਚਾਹੀਦਾ, ਮਰਨੇ ਪਰਨੇ ਭਜਨ ਕਰਾਉਣਾ ਚਾਹੀਦਾ। ਜਦੋਂ ਕੋਈ ਮਰੇ ਉਦੋਂ ਵੀ, ਜਦੋਂ ਕਿਸੇ ਦੀ ਵਿਆਹ ਸ਼ਾਦੀ ਹੋਵੇ ਉਦੋਂ ਵੀ, ਵੀ ਥੋੜ੍ਹਾ ਥੋੜ੍ਹਾ ਬਹੁਤਾ ਰੂਮਾਂ ਦੀ ਬੇਅਦਬੀ ਕਰਾਉਣੀ ਚਾਹੀਦੀ ਹੈ। ਇਸ ਤਰ੍ਹਾਂ ਕਹਿੰਦੇ ਉਹ ਬ੍ਰਾਹਮਣਾਂ ਨੇ ਵਿਚਾਰਿਆਂ ਨੇ ਔਖੇ ਹੋਇਆਂ ਫਸਿਆ ਹੋਇਆ ਆਪਣਾ ਖਹਿੜਾ ਛਡਾਉਣ ਵਾਸਤੇ ਆਪਣੇ ਧਾਰਮਿਕ ਪੁਸਤਕਾਂ ਵਿੱਚ ਸਲੋਕ ਲਿਖ ਲਿਖ ਕੇ ਪਾਤੇ ਵੀ ਜਿਹੜੇ ਮਰਨੇ ਪਰਨੇ ਭਜਨ ਕਰਾਉਣਾ, ਸਿਰ ਮੂੰਹ ਮਨਾਉਣਾ, ਇਹ ਵੀ ਚੰਗਾ ਹੈ। ਕਹਿੰਦੇ ਹੈ ਤਾਂ ਦਿੱਤੀ ਸੀ ਸਜ਼ਾ ਅਤੇ ਬਣਾ ਲਿਆ ਇਹਨਾਂ ਨੇ ਧਰਮ। ਖਾਲਸਾ ਜੀ ਤੁਸੀਂ ਨਹੀਂ ਐਸਾ ਕਰਨਾ, ਤੁਸੀਂ ਰੋਮਾਂ ਦੀ ਬੇਅਦਬੀ ਨਹੀਂ ਕਰਨੀ, ਇਹ ਤਾਂ ਸਾਫ ਸੂਰਤ ਰੱਬ ਦੀ ਪੰਨੇ ਬੇਈਮਾਨ ਦਰਗਾਹ ਢੋਈ ਨਾਲ ਹੈ ਕਾਫਰ ਕੁੱਤਾ ਸ਼ੈਤਾਨੀ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹੈ ਮੱਕੇ ਮਦੀਨੇ ਵਿੱਚ ਆਪ ਜੀ ਨੇ ਨਿਰਭੈ ਹੋ ਕੇ ਕਹੇ ਸੀ। ਆਪ ਜੀ ਨੂੰ ਪੁੱਛਿਆ ਸੀ ਵੀ ਤੁਸੀਂ ਕਿਹਨੂੰ ਤਰਜੀਹ ਦਿੰਦੇ ਹੋ? ਮਹਾਰਾਜ ਕਹਿੰਦੇ ਵੀ ਤੁਸੀਂ ਦੋਵੇਂ ਦੋਹਾਂ ਰੋਮਾਂ ਦੀ ਬੇਅਦਬੀ ਕਰਦੇ ਹਾਂ, ਸਾਫ ਸੂਰਤ ਵਿੱਚ ਦਖਲ ਅੰਦਾਜ਼ੀ ਕਰਦੇ ਹਾਂ, ਮੁਸਲਮਾਨ ਵੀ ਮੁਸ਼ਹਿਰੇ ਮੁੱਛਾਂ ਦੀਆਂ ਕਟਲੀਆਂ ਛਾਤੀ ਦੇ ਵਾਲ ਜੇ ਕਟਾ ਲਏ, ਵਿਚਾਲਿਓਂ ਕਟਾ ਲਏ ਰੋਮ ਜੇ ਜੂੜਾ ਨਹੀਂ ਕਰਦੇ। ਅਤੇ ਇੱਧਰ ਜਿਹੜੇ ਦੂਜੇ ਆ ਉਹ ਵੀ ਐਂ ਕਰਦੇ ਆ। ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਸਾਫ਼ ਸੂਰਤ ਰੱਖਦੀ ਸੁਣਿਓ ਵੀ ਪੀਰੋ, ਜਿਹੜੀ ਰੱਬ ਦੀ ਸਾਫ਼ ਸੂਰਤ ਦਿੱਤੀ ਹੋਈ ਹੈ, ਭੰਨੇ ਬੇਈਮਾਨ ਜਿਹੜਾ ਨੂੰ ਭੰਨਦਾ ਤੋੜਦਾ ਘਟਾਉਂਦਾ ਵਢਾਉਂਦਾ ਕਿਸੇ ਰੂਪ ਵਿੱਚ ਤੋਂ ਤਾਂ ਬੇਈਮਾਨਾ ਬੇਧਰਮ ਹੈ। ਦਰਗਾਹ ਟੋਈ ਨਾ ਲਹਿ। ਉਹ ਅਗਲੀ ਦਰਗਾਹ ਵਿੱਚ ਉਹਨੂੰ ਕੋਈ ਸਹਾਰਾ ਨਹੀਂ ਮਿਲਿਆ। ਉਹ ਤਾਂ ਕਾਫਰ, ਉਹ ਤਾਂ ਕੁੱਤਾ, ਉਹ ਤਾਂ ਸ਼ੈਤਾਨ ਹੈ। ਇਹ ਵੀ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਿਹਾ ਵੀ ਜਿਹੜਾ ਸਾਫ਼ ਸੂਰਤ ਨਹੀਂ ਰੱਖਦਾ, ਇਹਨੂੰ ਕਰਦਾ ਹੈ, ਉਹ ਬੇਈਮਾਨਾ ਹੈ। ਇਸ ਕਰਕੇ ਖਾਲਸਾ ਜੀ ਤੁਹਾਨੂੰ ਇਹ ਰੋਮਾਂ ਦੇ ਸੰਬੰਧੀ ਕਿਹਾ ਵੀ ਇਹ ਬਹੁਤ ਵੱਡੀ ਬੱਜਰ ਕਰਾਇਤ ਹੈ, ਇਹ ਨਹੀਂ ਬੇਅਦਬੀ ਕਰਨੀ ਕਿਸੇ ਰੂਪ ਦੇ ਵਿੱਚ। ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਸਿੰਘਾਂ ਨੇ ਪੁੱਛਿਆ ਕਿ ਮਹਾਰਾ ਸੁਣਿਆ ਧਾਰਮਿਕ ਪੁਰਸਕਾਰ ਹਾਂ ਵਿਦਵਾਨ ਸੁਣਾਉਂਦੇ ਇੱਥੇ ਜਿਹੜੇ ਇੱਥੇ ਇਕੱਠੇ ਹੋਏ ਆ ਵੀ ਤੰਬਾਕੂ ਬਹੁਤ ਮਾੜਾ ਹੈ, ਪਰ ਆਹ ਜਿਹੜੀ ਰੀਤੀ ਹੈ ਤੰਬਾਕੂ ਪੀਣ ਦੀ, ਧਰਾਂ ਘਰਾਂ ਵਿੱਚ ਪੀ ਜਾਂਦੇ, ਗੁੜ ਗੁੜ ਕਰੀ ਜਾਂਦੇ ਤੰਬਾਕੂ ਵਾਲਾ, ਇਹਨਾਂ 'ਚ ਕਿਵੇਂ ਬਿਮਾਰੀ ਚੱਲ ਪਈ? ਅਤੇ ਆਪ ਜੀ ਨੇ ਖਾਲਸੇ ਨੂੰ ਕਿਹਾ ਵੀ ਬਿਲਕੁਲ ਨਹੀਂ, ਇਹਦੇ ਨੇੜੇ ਟੁਰਨਾ, ਪੈਰ ਵੀ ਉੱਥੇ ਰੱਖਿਆ ਜਾਏ ਤਾਂ ਵੀ ਸੁਧਾਈ ਕਰਨੀ ਹੈ। ਮਹਾਰਾਜ ਕਹਿੰਦੇ ਹਾਂ ਇਹ ਵੀ ਜ਼ਬਰਦਸਤੀ ਇਹ ਕਰਿਆ ਕਰਾਇਆ, ਅਤੇ ਹੁਣ ਪੀ ਤੁਰੇ ਜਾਂਦੇ ਸਾਰੇ। ਫਿਰ ਆਪ ਜੀ ਨੇ ਅਜਮੇਰ ਪਾਤਸ਼ਾਹ ਦੀ ਸਾਖੀ ਸੁਣਾਈ ਸੀ ਵੀ ਉਹਦੀ ਕੋਈ ਲੜਕੀ ਬਹੁਤ ਸੁੰਦਰ ਸੁਨੱਖੀ ਸੀ, ਪੜ੍ਹਿਆ ਲਿਖਿਆ ਕੋਈ ਮਹਾਨ ਬ੍ਰਾਹਮਣ, ਜਪੀ ਤਪੀ ਉਹ ਜੰਗਲ ਵਿੱਚ ਰਹਿੰਦਾ ਸੀ। ਉਹ ਕਿਤੇ ਅਜਮੇਰ ਪਾਤਸ਼ਾਹ ਦੀ ਲੜਕੀ ਆਪਣੀਆਂ ਸਖੀਆਂ ਸੀ ਨਾਲ ਵਿਚਰਦੀ ਵਿਚਰਦੀ ਖਾਲਸਾ ਜੀ ਉੱਧਰ ਨੂੰ ਚਲੀ ਗਈ। ਉਹ ਬ੍ਰਾਹਮਣ ਦਾ ਜਪ ਤਪ ਦੀ ਕਮਾਈ ਕਰਕੇ ਉਹਦਾ ਜਿਹੜਾ ਚਿਹਰਾ ਸੀ ਬੜਾ ਨੂਰਾਨੀ ਸੀ, ਤੇਜ ਪ੍ਰਤਾਪ ਵਾਲਾ ਸੀ, ਦਗ ਦਗ ਕਰਦਾ ਸੀ। ਉਹਨੂੰ ਦੇਖ ਕੇ ਉਹ ਲੜਕੀ ਦੇ ਮਨ ਵਿੱਚ ਖਿਆਲ ਆਇਆ ਵੀ ਐਸੇ ਪ੍ਰਭਾਵ ਵਾਲੇ ਨਾਲ ਮੇਰਾ ਨਿਕਾਹ ਹੋਣਾ ਚਾਹੀਦਾ, ਵਿਆਹ ਹੋਣਾ ਚਾਹੀਦਾ। ਉਹਨੇ ਆਪਣੀ ਮਾਂ ਨੂੰ ਦੱਸਤਾ, ਮਾਂ ਨੇ ਆਪਣੇ ਪਤੀ ਨੂੰ ਜਮੀਰ ਨੂੰ ਕਹਿਤਾ ਵੀ ਲੜਕੀ ਆਉਣ ਚਾਹੁੰਦੀ ਹੈ। ਉਹ ਕਹਿਣ ਲੱਗਾ ਕੋਈ ਨਾ, ਇਸੇ ਨਾਲ ਹੀ ਹੋ ਜਾਏਗਾ। ਉਹ ਫਿਰ ਵੀ ਆਪਣੇ ਮਤ ਵਿੱਚ ਲਿਆਉਣ ਵਾਸਤੇ ਫਿਰ ਉਹਨਾਂ ਨੇ ਯਤਨ ਕੀਤੇ, ਪਹਿਲਾਂ ਉਹਦੇ ਨਾਲ ਨਿਕਾਹ ਨਿਕੂ ਕਰ ਦਿੱਤਾ ਜ਼ਬਰਦਸਤੀ, ਫਿਰ ਉਹ ਆਪਣੇ ਵਿਦਵਾਨ ਸੀ, ਪੜ੍ਹਿਆ ਲਿਖਿਆ ਸੀ, ਰਾਤ ਨੂੰ ਉਹ ਮੰਤਰ ਪੜ੍ਹ ਕੇ ਅਤੇ ਕਿਲੇ ਲੋਹੇ ਦਾ ਕਿਲਾ ਬਣਾ ਲੈਂਦਾ, ਜਾਣੀ ਆਪਣੀ ਰੱਖਿਆ ਕਰਨ ਵਾਸਤੇ ਉਹ ਇਸ ਯਤਨ ਕਰ ਲੈਂਦਾ। ਜਦੋਂ ਪਤਾ ਚੱਲਿਆ ਅਤੇ ਪੁੱਛ ਪੜਤਾਲ ਕੀਤੀ ਜਾਵੇ ਵੀ ਇਹ ਨਾ ਹੋਵੇ, ਇਹਦਾ ਕੋਟ ਮੰਤਰੇ ਦੇ ਫਲੀ ਭੂਤ ਨਾ ਹੋਣ। ਵਿੱਚੋਂ ਕਿਸੇ ਨੇ ਕਹਿ ਦਿੱਤਾ ਵੀ ਇਹਨਾਂ ਦੇ ਮਤ ਵਿੱਚ ਹੀ ਲਿਖਿਆ ਹੋਇਆ ਵੀ ਜਿਹੜਾ ਕੋਈ ਤੰਬਾਕੂ ਪੀ ਲਓ ਉਹਦਾ ਜਪ ਤਪ ਸਾਰਾ ਨਸ਼ਟ ਹੋ ਜਾਂਦਾ, ਭੰਗ ਹੋ ਜਾਂਦਾ ਹੈ। ਇਹ ਬ੍ਰਾਹਮਣ ਨੂੰ ਵੀ ਤੰਬਾਕੂ ਪਿਆ ਦਿਓ, ਜਿਵੇਂ ਕਿਵੇਂ ਹੁੰਦਾ ਹੈ। ਬਸ ਫਿਰ ਇਹਦਾ ਕੋਈ ਨਹੀਂ ਮੰਤਰ ਮੰਤਰ ਫਿਰਨਾ। ਇਹ ਖਾਲਸਾ ਜੀ ਫਿਰ ਅਜਮੇਰ ਪਾਤਸ਼ਾਹ ਨੇ ਕੀਤ ਉਹ ਸ਼ਰਾਰਤ ਕੀਤੀ, ਸੋਨਾ ਦਾ ਇੱਕ ਉਹ ਬੜਾ ਸਾਰਾ ਤੰਬਾਕੂ ਬਣਾਇਆ, ਉਹ ਬਣਾਇਆ ਹੁੱਕਾ ਜਿਹਾ ਬਣਾਇਆ, ਅਤੇ ਆਪ ਵੀ ਇੱਕ ਹੁੱਕਾ ਸੋਨੇ ਦਾ ਬਣਾ ਲਿਆ, ਅਤੇ ਹੋਰ ਹੁੱਕੇ ਦੇ ਤਕੜੇ ਬਣਾ ਕੇ ਸਭਾ ਲਾ ਲਈ, ਅਤੇ ਉੱਥੇ ਹੁੱਕੇ ਹੀ ਹੁੱਕੇ ਰੱਖਦੇ। ਇਹ ਜਿਹੜਾ ਬ੍ਰਾਹਮਣ ਸੀ ਫਿਰ ਇਹਨੂੰ ਵੀ ਉੱਥੇ ਬੁਲਾ ਲਿਆ, ਆਪ ਵੀ ਉਹ ਅਜਮੇਰ ਪਾਤਸ਼ਾਹ ਹੁੱਕਾ ਜਿਹਾ ਪੀਣ ਲੱਗ ਪਿਆ, ਜਿਹੜੇ ਦੂਜੇ ਸੀ ਬੈਠੇ ਉਹ ਵੀ ਹੁੱਕਾ ਪੀਣ ਲੱਗ ਪਏ। ਜਦੋਂ ਇਹ ਬ੍ਰਾਹਮਣ ਆਇਆ ਇਹਦੇ ਕੋਲ ਵੀ ਉਹ ਸੋਨੇ ਦਾ ਹੁੱਕਾ ਜਿਹਾ ਮੂੰਹ ਦੇ ਰੱਖਤਾ, ਕਹਿੰਦੇ ਵੀ ਤੂੰ ਵੀ ਘੁੱਟ ਕੇ ਪੀ। ਕਹਿੰਦੇ ਇਹ ਬ੍ਰਾਹਮਣ ਪੀਂਦਾ ਨਹੀਂ ਸੀ, ਉਹ ਜਿਹੜੇ ਪਾਸੇ ਆਸੇ ਅਹਿਲਕਾਰ ਵਜ਼ੀਰ ਹੋਰ ਵਿਦਵਾਨ ਬੈਠੇ ਹੈ, ਉਹ ਕਹਿੰਦੇ ਵੀ ਤੂੰ ਕਿਉਂ ਨਹੀਂ ਪੀਂਦਾ? ਕਹਿੰਦਾ ਮੈਨੂੰ ਕੀ ਪਤਾ ਵੀ ਇਹਦੇ ਵਿੱਚ ਕੀ ਪਾਇਆ ਹੈ। ਕਹਿੰਦੇ ਵਿੱਚ ਇਹਦੇ ਵਿੱਚ ਵੀ ਕੋਈ ਮਾੜੀ ਚੀਜ਼ ਤਾਂ ਨਹੀਂ ਪਾਈ, ਦੇਖ ਤੇਰੇ ਸਾਹਮਣੇ ਪਾਤਸ਼ਾਹ ਪੀ ਜਾਂਦਾ ਹੈ, ਇਹਦੇ ਵਿੱਚ ਪਾਣੀ ਹੈ, ਇਹਦੇ ਵਿੱਚ ਗੁੜ ਹੈ, ਇੱਕ ਹੈ ਕਹਿੰਦੇ ਸ਼ਿਵ ਬੂਟੀ, ਬਸ ਉਹੀ ਚੀਜ਼ਾਂ, ਪਾਣੀ ਗੁੜ ਹੈ ਸ਼ਿਵ ਬੂਟੀ ਹੈ, ਅਤੇ ਅਸੀਂ ਸਾਰੇ ਪੀ ਜਾਂਦੇ ਹਾਂ, ਤੂੰ ਵੀ ਪੀ ਲਾ ਕੁਰਕ। ਕਹਿੰਦੇ ਖਾਲਸਾ ਜੀ ਇਸ ਤਰ੍ਹਾਂ ਅਜਮੇਰ ਪਾਤਸ਼ਾਹ ਨੇ ਸ਼ਰਾਰਤ ਨਾਲ ਫਿਰ ਇਹ ਬ੍ਰਾਹਮਣ ਨੂੰ ਜਤੀ ਸਫੀ ਨੂੰ ਇਹ ਤੰਬਾਕੂ ਪਿਆਤਾ ਸੀ। ਬਸ ਧੁੱਪ ਮਾਉਣ ਨਾਲ ਸਾਰਾ ਉਹਦਾ ਜਪ ਤਾਂ ਭ੍ਰਿਸ਼ਟ ਹੋ ਗਿਆ, ਖਤਮ ਹੋ ਗਿਆ। ਅਤੇ ਉਹਦੀ ਜਿਹੜੀ ਲੜਕੀ ਸੀ ਉਹਨੇ ਫਿਰ ਉਹਨੂੰ ਬ੍ਰਾਹਮਣ ਨੂੰ ਕਾਬੂ ਕਰ ਲਿਆ ਸੀ। ਇਸ ਕਰਕੇ ਖਾਲਸਾ ਜੀ ਵੀ ਤੁਹਾਨੂੰ ਕੋਈ ਕਾਬੂ ਨਾ ਕਰ ਸਕੇ, ਇਹ ਤੁਹਾਥੋਂ ਤੰਬਾਕੂ ਛਿੜਾਇਆ ਵੀ ਇਹ ਬਿਲਕੁਲ ਨਹੀਂ ਇਸ। ਬਾਕੀ ਇਹ ਤਾਂ ਵੀ ਤਨਕ ਤੰਬਾਕੂ ਸੇਵੀਏ ਦੇਵ ਪਿੱਤਰਤਾ ਜਾਏ, ਪਾਣੀ ਤਾਕੇ ਹਾਥ ਕਾ ਮਧਰਾ ਸਮ ਹੋ ਜਾਏ। ਕੋਈ ਥੋੜ੍ਹਾ ਜਿਹਾ ਕਿਸੇ ਰੂਪ ਵਿੱਚ ਕੋਈ ਤੰਬਾਕੂ ਵਰਤ ਲਏ ਅਤੇ ਉਹਦਾ ਕਹਿੰਦੇ ਤਨਕ ਤੰਬਾਸੂ ਦੇਵ ਪਿੱਤਰ ਜਾਏ, ਉਹਦਾ ਦੇਵਤੇ ਵੀ ਖਹਿੜਾ ਛੱਡਦੇ, ਉਹਦੇ ਬਜ਼ੁਰਗ ਵੀ ਉਹ ਤੋਂ ਬੇਮੁੱਖ ਹੋ ਜਾਂਦੇ, ਉਹਦਾ ਖਹਿੜਾ ਛੱਡ ਜਾਂਦੇ ਆ। ਉਹਦੇ ਹੱਥਾਂ ਦਾ ਪਾਣੀ ਨਹੀਂ ਕੋਈ ਪੀਂਦਾ, ਕਹਿੰਦੇ ਪਾਣੀ ਵੀ ਉਹਦੇ ਹੱਥਾਂ ਦਾ ਸ਼ਰਾਬ ਪੀਣ ਦੇ ਤੁਲ ਹੋ ਜਾਂਦਾ ਹੈ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਿਹੜਾ ਪਤਨ ਰਿਸ਼ੀਆਂ ਮੁਨੀਆਂ ਦਾ ਸੋਹਣਾ ਸਰੂਪ ਸੀ, ਸੋਹਣੇ ਉਹ ਨਿਯਮ ਅਸੂਲ ਸੀ, ਉਹ ਖਾਲਸੇ ਵਿੱਚ ਲਿਆਂਦੇ ਅਤੇ ਇਸ ਤਰ੍ਹਾਂ ਰਹਿਤਾਂ ਬਿਰਤਾਂ ਦਰੜਾਈਆਂ ਉਹਨਾਂ ਨੇ। ਬਾਕੀ ਜਿਹੜੀ ਉਹਨਾਂ ਦੀ ਕੋਈ ਬਾਲ ਲੀਲਾ, ਉਹ ਤਾਂ ਪਟਨਾ ਸਾਹਿਬ ਬਾਲ ਲੀਲਾ ਗੁਰਦੁਆਰਾ ਸਭਾਏ ਮਾਨ ਹੈ, ਜਿੱਥੇ ਉਹ ਬਾਲ ਲੀਲਾ ਕਰਦੇ, ਬੱਚਿਆਂ ਵਿੱਚ ਆ ਕੇ ਖੇਡਦੇ ਹੱਸਦੇ। ਅਤੇ ਇਸੇ ਤਰ੍ਹਾਂ ਉਹ ਇੱਕ ਮਾਤਾ ਤੋਂ ਆ ਕੇ ਘੁੰਮਣੀਆਂ ਛਕਦੇ ਹੁੰਦੇ ਸੀ। ਇਸ ਤਰ੍ਹਾਂ ਹੀ ਜਿਸ ਬੇੜੀ ਵਿੱਚ ਬੈਠ ਕੇ ਆਪ ਜੀ ਨੇ ਸੈਰ ਸਪਾਟਾ ਕੀਤਾ ਅਤੇ ਖੁਸ਼ੀ ਵਿੱਚ ਆ ਕੇ ਉਸ ਦੀ ਨੂੰਹ ਨੂੰ ਆਪ ਜੀ ਨੇ ਸੱਤ ਪੁੱਤਰਾਂ ਦੇ ਬਰੂ ਬਚਨ ਕਹਿ ਦਿੱਤੇ ਸਨ ਵੀ ਸੱਤ ਹੋ ਜਾਣਗੇ। ਸੋਟੀ ਨਾਲ ਹੀ ਹੱਥ ਮਾਰਿਆ ਸੀ, ਇੱਕ ਦੋ ਤਿੰਨ ਚਾਰ ਕਿਹਾ ਸੀ ਵੀ ਇੰਨੇ ਹੋ ਜਾਣਗੇ, ਅਤੇ ਵਚਨ ਕੀਤਾ ਸੀ ਵੀ ਆ ਜਿਹੜੀ ਨਵੀਂ ਜੀ ਬੇੜੀ ਪਾਤਸ਼ਾਹੂ ਘਰ ਦੇ ਕਰਿਆ, ਪਹਿਲਾਂ ਇਹ ਅਰਦਾਸ ਕਰਾਉਣ ਗੁਰੂ ਨਾਨਕ ਸਾਹਿਬ ਦੇ ਘਰ ਨੂੰ, ਫਿਰ ਵਚਨ ਕਰਾਂਗੇ। ਇਸ ਤਰ੍ਹਾਂ ਦੀ ਜਿਹੜੀ ਬਾਲ ਲੀਲਾ ਆਪ ਜੀ ਦੀ ਅਚਰਜ ਹੈ। ਇਸੇ ਤਰ੍ਹਾਂ ਜਿਹੜਾ ਅਨੰਦਪੁਰ ਸਾਹਿਬ ਦੇ ਜੰਗ ਜੁੰਦਾ ਦਾ ਪ੍ਰਸੰਗ ਹੈ ਉਹ ਵੱਖਰਾ ਹੈ। ਇੱਥੇ 52 ਕਵੀਆਂ ਨੂੰ ਰੱਖ ਕੇ, ਵਿਦਵਾਨਾਂ ਨੂੰ ਰੱਖ ਕੇ, ਸਾਰੀਆਂ ਧਾਰਮਿਕ ਪੁਸਤਕਾਂ ਦਾ ਸੰਸਕ੍ਰਿਤ ਵਿੱਚੋਂ ਭਾਸ਼ਾ ਵਿੱਚੋਂ ਲੱਥਾ ਕਰਾਉਣਾ ਉਹ ਵੱਖਰਾ ਹੈ। ਅਤੇ ਆਪਣੀ ਜਿਹੜੀ ਕੋਈ ਰਚਨਾ ਹੈ ਜਿਹਦੇ ਵਿੱਚ 24 ਅਵਤਾਰਾਂ ਦੀ ਗਾਥਾ ਖੋਲ ਖੋਲ ਕੇ, ਇਸੇ ਤਰ੍ਹਾਂ ਜਿਹੜੇ ਕੋਈ ਪਿਛਲੇ ਸਮੇਂ ਵਿੱਚ ਧਰਮੀ ਰਾਜੇ ਹੋਏ ਆ, ਕਿਹੋ ਜਿਹੇ ਹੋਏ ਆ, ਉਹਨਾਂ ਦੀਆਂ ਕਥਾਵਾਂ ਉਹ ਗਿਆਨ ਪ੍ਰਬੋਧ ਵਿੱਚ ਆਪ ਜੀ ਨੇ ਸਾਰਾ ਕੁਝ ਖੋਲ ਖੋਲ ਦੱਸਿਆ ਵੀ ਅੱਜ ਰਾਜਾ ਇਹੋ ਜਿਹਾ ਹੋਇਆ, ਪਿਰਥੂ ਰਾਜਾ ਇਹੋ ਜਿਹਾ ਹੋਇਆ, ਇਉਂ ਜਜਾਚੀ ਰਾਜਾ, ਕਰਨ ਰਾਜਾ, ਇਹ ਸਾਰਿਆਂ ਧਰਮੀ ਰਾਜਿਆਂ ਦੀਆਂ ਕਥਾਵਾਂ ਆਪ ਜੀ ਨੇ ਲਿਖੀਆਂ। ਆਪ ਜੀ ਦਾ ਇਸ ਥਾਂ ਹੈ ਆਪਣੇ ਵਿਵਸਥਾ ਦੇ ਪੱਖ ਤੋਂ ਆਪਣੀ ਬਾਣੀ ਬੇਅੰਤ ਹੈ। ਉਹ ਇਸ ਤਰ੍ਹਾਂ ਦੇ ਪ੍ਰਸੰਗ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਬੇਨਤੀ ਹੈ। ਜਦੋਂ ਆਪ ਜੀ ਨੇ ਅਵਤਾਰ ਧਾਰਿਆ ਸੀ ਉਹ ਜਿਹੜਾ ਪ੍ਰਸੰਗ, ਜਿਵੇਂ ਭੀਖਣ ਸ਼ਾਹ ਆਪ ਜੀ ਦੇ ਦਰਸ਼ਨ ਕਰਨ ਗਿਆ ਅਤੇ ਦੋ ਕੁਜੀਆਂ ਜੀਆਂ ਦਰਸ਼ਨ ਕਰਨ ਸਮੇਂ ਆਪਣੇ ਹੱਥ 'ਤੇ ਰੱਖੀਆਂ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਣੇ ਆਤਮਿਕ ਬਲ ਦੇ ਨਾਲ, ਤੋ ਕਿਸੇ ਨੂੰ ਕੋਈ ਨਹੀਂ ਪਤਾ ਹੈ, ਭੀਖਣ ਸ਼ਾਹ ਹੀ ਸਿਰਫ ਦੇਖ ਰਿਹਾ, ਆਪ ਜੀ ਨੇ ਆਤਮਿਕ ਬਲ ਨਾਲ ਦੋਵੇਂ ਬਾਹਾਂ ਜੀਆਂ ਵਧਾ ਕੇ ਦੋਹਾਂ 'ਤੇ ਹੀ ਹੱਥ ਰੱਖ ਦਿੱਤੇ ਸੀ। ਅਤੇ ਉਹ ਮਰੀਦਾਂ ਦੇ ਪੁੱਛਣ ਤੋਂ ਵੀ ਮਹਾਰਾਜ ਤੁਸੀਂ ਲੈ ਕੇ ਗਏ ਸੀ ਕੁਜੀਆਂ ਜੀਆਂ, ਮਿੱਠਾ ਵੀ ਭਰਿਆ ਪਰ ਭੇਟਾ ਤਾਂ ਕੀਤੀ ਨੇ, ਵਾਪਸ ਲੈ ਗਏ। ਕਹਿਣ ਲੱਗੇ ਨਹੀਂ, ਇਹ ਮਹਾਨ ਬਲੀ ਆ ਗਏ ਹੈ। ਅੰਦਰ ਭਰਮ ਭੁਲੇਖਾ ਪੈ ਗਿਆ ਸੀ ਵੀ ਹੁਣ ਇਹ ਸਾਡਾ ਜਿਹੜਾ ਲਾਣਾ ਇਹ ਬਹੁਤ ਦੁਸ਼ਟ ਹੋ ਗਿਆ ਹੈ, ਇਹ ਜ਼ਾਲਮ ਬਣ ਗਿਆ ਹੈ, ਵੀ ਕਿਤੇ ਸਾਰਿਆਂ ਨੂੰ ਨਾ ਵਿੱਚੇ ਲਪੇੜ ਦੇਣ, ਸਾਡੇ ਵਰਗਿਆਂ ਨੂੰ ਵੀ। ਇਸ ਕਰਕੇ ਮੈਂ ਤਾਂ ਨਿਰਣਾ ਕਰਨ ਵਾਸਤੇ ਆਇਆ ਸੀ ਵੀ ਮਹਾਰਾਜ ਵੀ ਕਿ ਤੁਸੀਂ ਕਿਹੜੇ ਪੱਖ 'ਤੇ ਹੋਵੋਗੇ ਸਾਡੇ 'ਤੇ ਕਿ ਉੱਧਰ। ਅਤੇ ਮਹਾਰਾਜ ਨੇ ਉਹ ਦੋਹਾਂ 'ਤੇ ਹੱਥ ਰੱਖ ਕੇ ਕਿਹਾ ਵੀ ਹੈ ਤਾਂ ਅਸੀਂ ਦੋਹਾਂ ਦੇ ਰਾਖੇ, ਪਰ ਜਿਹੜਾ ਦੋਹਾਂ ਵਿੱਚ ਆ ਕੋਈ ਕਰਮ ਕਰੂ ਉਹਨੂੰ ਉੱਚਾ ਚਾੜਾ ਛਕਾਵਾਂਗੇ, ਉਹਨੂੰ ਮਾਰਾਂਗੇ, ਭਾਵੇਂ ਹਿੰਦੂਆਂ ਵਿੱਚੋਂ ਹੋਵੇ ਭਾਵੇਂ ਹੋਵੇ ਮੁਸਲਮਾਨਾਂ ਵਿੱਚੋਂ, ਜਿਹੜਾ ਮਾੜਾ ਹੋ ਉਹਨੂੰ ਨਹੀਂ ਛੱਡਦੇ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਣੇ ਮੁੱਖ ਤੋਂ ਵੀ ਕਿਹਾ, ਉਹ ਧਰਮ ਚ ਲਾਵਨ ਸੰਤੋ ਵਾਰਨ ਦੁਸ਼ਟ ਸਭਨ ਕੋ ਮੂਲ ਉਖਾਰ ਨਾਹੀ ਤਾਮ ਤਰਾਹਮ ਜਨਮ ਸਮਝ ਲਿਓ ਸਾਧੂ ਸਾ ਮਨਮੋ। ਵੀ ਸਾਡੇ ਆਉਣ ਦਾ ਜਿਹੜਾ ਕਾਰਨ ਹੈ ਉਹ ਇਹ ਹੈ ਵੀ ਲੋਕਾਂ ਨੂੰ ਧਰਮ ਵਿੱਚ ਲਾਉਣਾ, ਧਰਮੀ ਬਣਾਉਣਾ। ਅਤੇ ਇਸੇ ਤਰ੍ਹਾਂ ਜਿਹੜੇ ਕੋਈ ਸਾਧੂ ਸੰਤ ਹੈ ਉਹਨਾਂ ਦੀ ਰਕਸ਼ਾ ਕਰਨੀ, ਅਤੇ ਜਿਹੜੇ ਦੁਸ਼ਟ ਜ਼ਾਲਮ ਹੈ ਉਹਨਾਂ ਨੂੰ ਚਾਟਾ ਛਕਾਉਣਾ, ਉਹਨਾਂ ਨੂੰ ਮਾਰਨਾ। ਇਹ ਕਾਰਨ ਕਰਕੇ ਅਸੀਂ ਇਸ ਸੰਸਾਰ ਦੇ ਸੰਤਾਰੇ। ਸਾਧੂ ਸੰਤੋ ਆਪੋ ਆਪਣੇ ਮਨ ਵਿੱਚ ਸਮਝ ਲਓ, ਹਵੇ ਕਾਜ ਜਗਤ ਮੋਆਏ ਧਰਮ ਹੇਤ ਗੁਰਦੇਵ ਪਠਾਏ। ਅਸੀਂ ਇਹ ਕੰਮ ਕਰਨ ਵਾਸਤੇ ਆ, ਧਰਮ ਚਲਾਉਣ ਵਾਸਤੇ ਸਾਡੇ ਗੁਰਦੇਵ ਵਾਹਿਗੁਰੂ ਨੇ ਸਾਨੂੰ ਇਹ ਮਾਤ ਲੋਕ ਵਿੱਚ ਭੇਜਿਆ ਹੈ। ਸੋ ਆਪ ਜੀ ਦੇ ਬੇਅੰਤ ਬੇਅੰਤ ਐਸੇ ਮਹਾਨ ਅਨੋਖੇ ਕ੍ਰਿਸ਼ਮੇ ਦੇ ਪ੍ਰਸੰਗ ਕਿੰਨੇ ਕੁ ਪੜ੍ਹੀ ਜਾਈਏ ਸੁਣਾਈ ਜਾਈਏ, ਉਹ ਬੇਅੰਤ ਹੈ। ਉਹ ਆਪਾਂ ਥੋੜ੍ਹੇ ਬਹੁਤੇ ਅਵਤਾਰ ਦਿਹਾੜਾ ਆਗਮਨ ਦਿਹਾੜਾ ਜਾਣ ਕੇ ਪੜ੍ਹੇ ਸੁਣੇ ਹੈ। ਹੁਣ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਚੱਲ ਰਿਹਾ। ਭਾਈ ਬਾਲਾ ਜੀ ਨੇ ਜਿਵੇਂ ਪ੍ਰਹਿਲਾਦ ਭਗਤ ਤੋਂ ਪੁੱਛਿਆ ਵੀ ਤੂੰ ਆਪਣਾ ਜਿਵੇਂ ਭਗਵਾਨ ਨੇ ਤੇਰੀ ਰੱਖਿਆ ਕੀਤੀ ਉਹ ਪ੍ਰਸੰਗ ਸੁਣਾ, ਜਿਵੇਂ ਪ੍ਰਹਿਲਾਦ ਨੇ ਭਾਈ ਬਾਲਾ ਜੀ ਨੂੰ ਸੁਣਾਇਆ ਉਹ ਆਪਾਂ ਪੜ੍ਹ ਸੁਣ ਰਹੇ ਹਾਂ। ਉਹ ਤਿੰਨ ਕੁ ਦੀਵਾਨਾਂ ਵਿੱਚ ਆਪਾਂ ਕਾਫੀ ਪ੍ਰਸੰਗ ਪ੍ਰਹਿਲਾਦ ਭਗਤ ਦਾ ਪੜ੍ਹ ਲਿਆ, ਅਤੇ ਅੱਜ ਜਿਵੇਂ ਬਾਕੀ ਅਗਲਾ ਪ੍ਰਸੰਗ ਭਾਈ ਬਾਲਾ ਜੀ ਨੂੰ ਪ੍ਰਹਿਲਾਦ ਜੀ ਨੇ ਸੁਣਾਇਆ ਸੀ ਉਹ ਆ ਰਿਹਾ ਹੈ। ਉਹ ਜਿਵੇਂ ਆਉਂਦਾ ਕੁਝ ਸਮਾਂ ਆਪਾਂ ਪੜ੍ਹੀਏ ਸੁਣੀਏ। ਸਤਿਗੁਰ ਮਮ ਬੇਰੀ ਕਟ ਹੋ। ਸੰਤੋਖ ਸਿੰਘ ਜੀ ਕਹਿੰਦੇ ਹੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ, ਪ੍ਰਤੱਖ ਵੀ ਮੇਰੀ ਜਿਹੜੀ ਬੇੜੀ ਹੈ ਆ ਇਹ ਕੱਟ ਦਿਓ। ਆ ਜਿਹੜੀ ਕੋਈ ਹੱਥਾਂ ਨੂੰ ਹੱਥ ਕੜੀ ਜੀ ਲੱਗੀ ਹੋਵੇ, ਪੈਰਾਂ ਵਿੱਚ ਜਿਹੜੀ ਕੋਈ ਉਹ ਪਾਏ ਹੋਣ ਸੰਗਲ ਸੁੰਗਲ ਜੇ ਪੈਰ ਬੰਨੇ ਹੋਣ, ਉਹ ਪੈਰਾਂ ਨੂੰ ਬੰਨਣ ਦੀ ਉਹਨੂੰ ਬੇੜੀ ਕਹਿ ਦਿੰਦੇ, ਹੱਥਾਂ ਨੂੰ ਬੰਨਣ ਵਾਲੀ ਹੱਥ ਕੜੀ ਹੁੰਦੀ ਹੈ। ਇੱਥੇ ਕਵੀ ਜੀ ਕਹਿੰਦਾ ਹੇ ਗੁਰੂ ਨਾਨਕ ਸਾਹਿਬ ਮੇਰੀ ਜਿਹੜੀ ਹੰਗਤਾ ਦੀ ਬੇੜੀ ਹੈ, ਭਾਵੇਂ ਮੇਰ ਤੇਰ ਦੀ ਜਿਹੜੀ ਬੇੜੀ ਹੈ ਇਹ ਕੈਦੀ ਹੈ ਬੜੀ ਤਕੜੀ ਹੰਗਤਾ ਰੂਪ, ਇਹ ਮੇਰੀ ਹੰਗਤਾ ਰੂਪੀ ਕੈਦ ਕੱਟ ਦਿਓ, ਬੇੜੀ ਕੱਟ ਦਿਓ ਜੀ। ਨਿਜ ਬੇਰੀ ਪਾਰ ਚਾਰ। ਆਪਣੀ ਭਗਤੀ ਰੂਪੀ ਜਿਹੜੀ ਬੇੜੀ ਉਹਦੇ ਉੱਪਰ ਚਾੜ ਕੇ ਇਸ ਬੇਰੀ ਹੋਇ ਭਾਵ ਸਫਲ। ਗੁਰੂ ਨਾਨਕ ਸਾਹਿਬ ਇਸ ਮਨੁੱਖ ਜਨਮ ਦੀ ਬੇਰੀ ਕੀ ਬਾਰੀ ਦੇ ਸਮੇਂ ਇਸ ਸੰਸਾਰ ਦੇ ਵਿੱਚ ਆਉਣਾ ਮੇਰਾ ਸਫਲ ਹੋ ਜਾਵੇ। ਬਿਨ ਬੇਰੀ ਕਰ ਪਾਰ। ਗੁਰੂ ਨਾਨਕ ਸਾਹਿਬ ਹੁਣ ਬਹੁਤੀ ਦੇਰੀ ਨਾ ਲਾਓ, ਬਿਨਾਂ ਬੇਰੀ ਤੋਂ ਬਿਨਾਂ ਦੇਰੀ ਤੋਂ ਇਸ ਸੰਸਾਰ ਨਦੀ ਤੋਂ ਮੈਨੂੰ ਪਾਰ ਕਰ ਦਈਏ ਜੀ। ਸ੍ਰੀ ਬਾਲਾ ਸੰਦੁਰ ਵਾਚ ਚੌਪਈ ਸ੍ਰੀ ਗੁਰ ਅੰਗਦ ਜੀ ਇਹ ਕਥਾ। ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ ਇਹ ਪ੍ਰਹਿਲਾਦ ਦੀ ਕਥਾ ਹੈ। ਜਥਾ ਪ੍ਰਹਿਲਾਦ ਭਨੀ ਸੁਣ ਤਥਾ। ਜਿਸ ਤਰ੍ਹਾਂ ਪ੍ਰਹਿਲਾਦ ਜੀ ਨੇ ਆਪ ਕਹੀ ਸੀ ਉਸੇ ਤਰ੍ਹਾਂ ਤੁਸੀਂ ਸੁਣ ਲਓ ਮੇਰੇ ਪਾਸੋਂ। ਹਰ ਨਾਖਸ਼ ਸੁਣ ਬਿਸ਼ਨ ਉਪਾਸ਼ਨ। ਪ੍ਰਹਿਲਾਦ ਜੀ ਨੇ ਮੈਨੂੰ ਦੱਸਿਆ ਸੀ ਕਿ ਅਸੀਂ ਵੀ ਇਹ ਭਾਈ ਬਾਲਾ ਜਿਹੜਾ ਹਰਨਾਖਸ਼ ਹੈ ਨਾ ਮੇਰਾ ਪਿਓ, ਉਹਨੇ ਸੁਣ ਕੇ ਵੀ ਇਹ ਮੇਰਾ ਪੁੱਤਰ ਪ੍ਰਹਿਲਾਦ ਤਾਂ ਭਗਵਾਨ ਵਿਸ਼ਨੂੰ ਦੀ ਭਗਤੀ ਕਰਨ ਵਾਲਾ ਹੈ। ਭਇਓ ਕ੍ਰੋਧ ਮੈਂ ਮਨ ਹੁਤਾਸਨ। ਤਾਂ ਇੰਨੇ ਕ੍ਰੋਧ ਵਿੱਚ ਆਇਆ ਸੀ ਮਨੋ ਅੱਗੀ ਬਣ ਗਿਆ ਸੀ ਪਿਓ। ਮਾਰਨ ਚਹਿਸ ਮੰਦ ਮਤ ਮਾਨੀ। ਹੇ ਭਾਈ ਬਾਲਾ ਭੈੜੀ ਮਤ ਵਾਲਾ ਮਾਨੀ ਹੰਕਾਰੀ ਪਿਓ ਫਿਰ ਮੈਨੂੰ ਮਾਰਨਾ ਚਾਹੁੰਦਾ ਸੀ। ਮੁਖ ਤੇ ਬੋਲਿਓ ਬਿਖਵਤ ਬਾਣੀ। ਮੂੰਹ ਤੋਂ ਕਹਿੰਦੇ ਜਿਵੇਂ ਜ਼ਹਿਰ ਵਤ ਕੌੜੀ ਬਾਣੀ ਹੈ, ਕੌੜੇ ਬਚਨ ਬੋਲਿਆ ਮੈਨੂੰ। ਹੇ ਸੱਠ ਬਾਲਿਕ ਮੋਬਿਨ ਈਸਾ, ਹੇ ਮੂਰਖ ਬੱਚੇ, ਕਹਿੰਦੇ ਮੈਥੋਂ ਬਗੈਰ ਈਸ਼ਵਰ ਵਾਲਾ ਕਿਹੜਾ ਹੈਗਾ? ਕਹੋ ਕਹਾ ਨਤ ਕਾਟੋ ਸੀਸਾ, ਕਿੱਥੇ ਹੈ, ਨਹੀਂ ਤਾਂ ਤੇਰਾ ਹੁਣੇ ਮੈਂ ਸਿਰ ਵੱਢ ਦਿਆਂਗਾ। ਇਸ ਕਹਿ ਮਿਆਨੇ ਤੇ ਸੋ ਮਹਾਨਾ, ਅਸ ਕਹਿ ਮਿਆਨਹਿ ਤੇ ਸੋ ਮਹਾਨਾ। ਭਾਈ ਬਾਲਾ, ਇਸ ਤਰ੍ਹਾਂ ਮੈਨੂੰ ਕਹਿ ਕੇ ਨਾ ਪਿਓ ਨੇ, ਕਹਿੰਦੇ ਮਿਆਨ ਦੇ ਵਿੱਚੋਂ ਜਿਹੜੀ ਤਲਵਾਰ ਹੈ, ਖੈਚ ਖੜਗ ਕਰ ਮਹਿ ਚਮਕਾਨਾ, ਤਲਵਾਰ ਖਿੱਚ ਕੇ ਤੇ ਹੱਥਾਂ ਵਿੱਚ ਲੈ ਕੇ ਉਹਨੂੰ ਚਮਕਾਇਆ। ਕੋ ਰਖਵਾਰੋ ਦੇਹੋ ਬਤਾਈ, ਮੈਨੂੰ ਕਹਿੰਦਾ ਦਸ ਪੁੱਤਰਾ ਮੂਰਖਾ, ਕਿਹੜਾ ਰੱਖਿਆ ਕਰਨ ਵਾਲਾ ਤੂੰ ਦੱਸ ਹੁਣ ਮੈਨੂੰ। ਆਪ ਜਮਤਾ ਮਹਿ ਦੇਉ ਪਠਾਈ, ਤਲਵਾਰ ਦੇ ਨਾਲ ਤੇਰਾ ਸਿਰ ਜਿਹਾ ਲਾ ਕੇ ਜਵਾਂ ਦੇ ਘਰ ਤੈਨੂੰ ਭੇਜ ਦਿਆਂਗਾ। ਸੁਣ ਕਰ ਮੈਂ ਤਬ ਗੇਰਾ ਅਲਾਈ, ਭਾਈ ਬਾਲਾ ਪਿਓ ਤੋਂ ਸੁਣ ਕੇ ਮੈਂ ਇਸ ਤਰ੍ਹਾਂ ਉਸਨੂੰ ਆਖਿਆ। ਫਿਰ ਪਰ ਪੂਰਨ ਹੈ ਸਭਨੀ ਥਾਈ, ਲਾ ਕੇ ਪਿਤਾ ਉਹ ਜਿਹੜਾ ਪਰਮੇਸ਼ਰ ਤਾਂ ਸਾਰਿਆਂ ਥਾਵਾਂ ਵਿੱਚ ਪਰਿਪੂਰਨ ਹੈ, ਤੇ ਬਹੀਨ ਕੋ ਥਾਨ ਨ ਉਨਾ। ਇਹ ਪਿਤਾ ਹਰਨਾਕ, ਜੋ ਤੋਂ ਬਿਨਾਂ ਤਾਂ ਕੋਈ ਥਾਨ ਨਿਉਣ ਹੈ ਹੀ ਹੈ ਨਹੀਂ। ਜੜ ਜੰਗਮ ਮੈਂ ਪਿਖਾ ਨਸੂਨਾ, ਜਿਹੜੇ ਦਰਖਤ ਹੈ ਹੋਰ ਤੁਰਨ ਫਿਰਨ ਵਾਲੇ ਜੀਵ ਹੈ, ਉਹ ਤੋਂ ਬਗੈਰ ਕੋਈ ਮੈਂ ਖਾਲੀ ਨਹੀਂ ਵੇਖਦਾ। ਕਹਿ ਤੋ ਜੇ ਹੈ ਜੜ ਜੰਗਮ ਵਾਹੇ, ਭਾਈ ਬਾਲਾ ਮੈਨੂੰ ਪਿਓ ਕਹਿਣ ਲੱਗਿਆ, ਜੇ ਜੜ ਜੰਗਮਾਂ ਵਿੱਚ ਹੈਗਾ ਤੇਰਾ ਈਸ਼ਵਰ, ਇਹ ਸਥੰਭ ਮਹਿ ਦੀਸਤ ਨਾਹੀ, ਸਾਹਮਣੇ ਜਿਹੜਾ ਸਾਹਮਣਾ ਥਵਲਾ ਜਾਣਾ, ਇਹਦੇ ਵਿੱਚ ਤਾਂ ਤੇਰਾ ਕਹਿੰਦੇ ਈਸ਼ਵਰ ਕੋਈ ਦਿਸਦਾ ਨਹੀਂ। ਬ੍ਰਿਥਾ ਬਖਤ ਬਾਲਿਕ ਮਤ ਮੰਦੇ, ਮਤ ਵਾਲੇ ਬੱਚਿਆਂ ਐਵੇਂ ਵਿਅਰਥੀ ਬੋਲ ਰਿਹਾ, ਬਕਵਾਸ ਕਰ ਰਿਹਾ। ਅਬ ਹੈ ਕਰੋ ਤਬ ਸੀਸ ਨਿਕੰਦੇ, ਹੁਣੇ ਤੇਰਾ ਮੈਂ ਤਲਵਾਰ ਮਾਰ ਕੇ ਸਿਰ ਕੱਟ ਦਿਆਂਗਾ। ਮੈਂ ਨਿਸਚੈ ਧਰ ਹਿਰਦੇ ਵਿਸੇਖੋ, ਇਹ ਭਾਈ ਬਾਲਾ ਜੀ ਪਿਓ ਤੋਂ ਸੁਣ ਕੇ ਮੈਂ ਹਿਰਦੇ ਵਿੱਚ ਪੂਰਾ ਕਹਿੰਦੇ ਭਰੋਸਾ ਧਾਰ ਕੇ, ਕਹਿਓ ਥੰਭ ਦਿਸ਼ ਭਲ ਬਿਦ ਦੇਖੋ, ਮੈਂ ਪਿਓ ਨੂੰ ਕਿਹਾ ਤੂੰ ਚੰਗੀ ਤਰ੍ਹਾਂ ਥਮਲੇ ਦੀ ਤਰਫ ਵੇਖ, ਆਹੈ ਬਿਸ਼ਨ ਤੇ ਮਹਿ ਲਖ ਸਾਚੋ, ਜਿਹੜਾ ਭਗਵਾਨ ਵਿਸ਼ਨੂੰ ਹੈ ਕਹਿੰਦੇ ਸੱਚਾ ਇਸ ਥਮਲੇ ਦੇ ਵਿੱਚ ਵੀ ਹੈਗਾ ਹੈ। ਤੋਹੇ ਨਾ ਦੀਸਤ ਮਤ ਕੇ ਕਾਚੋ, ਕਹਿੰਦੇ ਅਕਲ ਦਿਆ ਕੱਚਿਆ ਪਿਲਿਆ ਤੈਨੂੰ ਨੀ ਉਹ ਦਿਸਦਾ ਹੈ। ਅਸੁਨ ਕੋਪ ਥੰਭ ਦਿਸ਼ ਦੇਖਾ, ਭਾਈ ਬਾਲਾ ਇਸ ਤਰ੍ਹਾਂ ਮੈਥੋਂ ਸੁਣ ਕੇ ਮੇਰੇ ਪਿਓ ਨੇ ਕਹਿੰਦੇ ਬੜੇ ਕ੍ਰੋਧ ਵਿੱਚ ਆ ਕੇ ਥਮੜੇ ਦੀ ਤਰਫ ਫਿਰ ਦੇਖਿਆ, ਖੜਗ ਮੁਸ਼ਟ ਹਨ ਜੋਰ ਵਿਸੇਖਾ, ਤਕੜੇ ਬਲ ਦੇ ਨਾਲ ਤਲਵਾਰ ਦਾ ਜਿਹੜਾ ਪੁੱਠਾ ਮੁੱਠਾ ਜਾ ਕਹਿੰਦੇ ਮਾਰਿਆ ਥਮਲੇ ਵਿੱਚ, ਭਯੋ ਸ਼ਬਦ ਦਾਰਨ ਅਤ ਘੋਰਾ, ਭਾਈ ਬਾਲਾ ਜਦੋਂ ਉਹਨੇ ਮੁੱਠਾ ਜਾ ਮਾਰਿਆ ਤਲਵਾਰ ਦਾ, ਬੜਾ ਭਿਆਨਕ ਤੋਂ ਭਿਆਨਕ ਆਵਾਜ਼ਾ ਹੋਇਆ, ਚੰਨ ਬ੍ਰਹਿਮੰਡ ਦੀਨ ਕਿਨ ਫੋਰਾ, ਕਹਿੰਦੇ ਕਿਸੇ ਨੇ ਉਹ ਬੜਾ ਭਾਰੀ ਵੱਡਾ ਸਾਰਾ ਬ੍ਰਹਿਮੰਡੀ ਭੰਨ ਦਿੱਤਾ ਹੈ, ਤੋੜ ਦਿੱਤਾ। ਸੁਣਿਓ ਵਿਧਾਤੇ ਆਪਣੋ ਲੋਕਾ, ਇੰਨਾ ਆਵਾਜ਼ਾ ਖੜਾਕਾ ਹੋਇਆ, ਬ੍ਰਹਮਾ ਨੇ ਆਪਣੇ ਬ੍ਰਹਮ ਲੋਕ ਵਿੱਚ ਸੁਣਿਆ ਹੈ। ਪਰਲੈ ਕਾਲ ਲਖ ਸਭ ਕੋ ਸ਼ੋਕਾ, ਜਿੰਨੇ ਲੋਕ ਸੀ ਵੀ ਪਰਲੋਂ ਦਾ ਸਮਾਂ ਆ ਗਿਆ, ਉਹ ਜਾਣ ਕੇ ਸਾਰਿਆਂ ਦੇ ਮਨ ਵਿੱਚ ਸ਼ੋਕ ਪੈ ਗਏ ਵੀ ਹੁਣ ਮਰਾਂਗੇ। ਬਦਰ ਭਏ ਜੇ ਸਭਾ ਮਝਾਰੀ, ਜਿਹੜੇ ਕੋਈ ਪਿਓ ਦੀ ਸਭਾ ਦੇ ਵਿੱਚ ਬੈਠੇ ਸੀ ਦੈਂਤ ਅਵਸਰ, ਸਾਰੇ ਕਹਿੰਦੇ ਕੰਨਾਂ ਤੋਂ ਬੋਲੇ ਹੋ ਗਏ। ਗਿਰੇ ਕਿਤਕ ਤਹਿ ਖਾਏ ਭਵਾਰੀ, ਤਾਂ ਜਿਹੜੇ ਪਹਿਰੇਦਾਰ ਉੱਥੇ ਤਲਵਾਰਾਂ ਖਲੀ ਖੜੋਤੇ ਸੀ, ਉਹ ਪੁਆਟਨੀ ਖਾ ਕੇ ਡਿੱਗ ਪਏ, ਹੇਠਾਂ ਗਸੀ ਖਾ ਕੇ ਡਿੱਗ ਪਏ। ਸਭ ਦੈਤਨ ਕੀ ਸੁਧ ਤਬ ਨਾਸ਼ੀ, ਹੇ ਭਾਈ ਬਾਲਾ ਜਿੰਨੇ ਉੱਥੇ ਦੈਨ ਸਭਾ ਵਿੱਚ ਜੈਸੇ ਸਾਰਿਆਂ ਦੀ ਖੁਸ਼ਨੋ ਖਤਮ ਹੋ ਗਈ। ਚਾਰੋਂ ਦਿਸ਼ ਮਹਿ ਧੁਨ ਸੋ ਪ੍ਰਕਾਸ਼ੀ, ਉਹ ਮੁੱਠਾ ਜਾ ਤਲਵਾਰ ਦਾ ਮਾਰਿਆ ਚਾਰੀ ਤਰਫ ਐਸੀ ਆਵਾਜ਼ ਕਹਿੰਦੇ ਪ੍ਰਗਟ ਹੋਈ। ਸੁਣ ਧਨ ਜੇਸ਼ ਚੱਕਰ ਚਿਤ ਮਾਹੀ, ਉਸ ਕਹਿੰਦੇ ਭਿਆਨਕ ਆਵਾਜ਼ ਨੂੰ ਸੁਣ ਕੇ ਜਿਹੜਾ ਮੇਰਾ ਪਿਓ ਦੈਂਤਾਂ ਦਾ ਮਾਲਕ ਹੈ, ਉਹ ਚਿਤ ਵਿੱਚ ਬਹੁਤ ਹੈਰਾਨ ਜਿਹਾ ਹੋਇਆ। ਲੋਚਨ ਗੋਚਰ ਪਿਖੀਅਤ ਨਾਹੀ, ਕਿਉਂਕਿ ਪਿਓ ਨੂੰ ਨੇਤਰਾਂ ਦੇ ਸਾਹਮਣੇ ਤਾਂ ਕੁਛ ਦਿਸ ਨਹੀਂ ਰਿਹਾ ਸੀ। ਭਇਓ ਉਦਿਤ ਮਾਰਨ ਕਰ ਵਾਰਾ, ਇਹ ਭਾਈ ਬਾਲਾ ਜਦੋਂ ਫਿਰ ਮੈਨੂੰ ਕਹਿੰਦੇ ਤਲਵਾਰ ਮਾਰਨ ਵਾਸਤੇ ਤਿਆਰ ਹੋਇਆ। ਤਬ ਨਰਹਰ ਨਿਜ ਰੂਪ ਦਿਖਾਰਾ, ਕਹਿੰਦੇ ਨਰ ਸਿੰਘ ਨੇ ਆਪਣਾ ਸਰੂਪ ਦਿਖਾਇਆ ਪਿਤਾ ਹਰਨਾਕਸ਼ ਤਾਈ। ਨਹਿ ਮਾਨੁਖ ਨਹਿ ਸਿੰਘ ਬਨਾਉ, ਜਿਹੜਾ ਨਰ ਸਿੰਘ ਸੀ ਨਾ, ਨਾ ਤਾਂ ਉਹਦਾ ਮਨੁੱਖ ਦਾ ਸਰੀਰ ਸੀ, ਨਾ ਕਹਿੰਦੇ ਸ਼ੇਰ ਵਰਗੀ ਮੂਰਤ ਸੀ, ਸ਼ਕਲ ਸੀ। ਪ੍ਰਗਟਿਓ ਵੱਡੋ ਪ੍ਰਤਾਪ ਪ੍ਰਭਾਵ, ਬੜਾ ਕਹਿੰਦੇ ਤੇਜ ਪ੍ਰਤਾਪ ਵਾਲਾ ਪ੍ਰਭਾਵ ਵਾਲਾ ਨਰ ਸਿੰਘ ਪ੍ਰਗਟ ਹੋ ਗਿਆ। ਜਾਣੀ ਹੇਠਲਾ ਹਿਸਲਾ ਜਿਹੜਾ ਸ਼ੇਰ ਦਾ ਸੀ, ਉੱਪਰਲਾ ਜਿਹੜਾ ਕੋਈ ਮਨੁੱਖ ਦਾ ਸੀ। ਥੰਬ ਪਾੜ ਨਿਕਸੇ ਜਗ ਰਾਈ, ਸੰਸਾਰ ਦੇ ਰਾਜਾ ਰੂਹ ਥੰਬ ਜਾ ਭੰਨ ਕੇ ਨਿਕਲਿਆ। ਅਦਭੁਤ ਦਾਰੁਨ ਵੇਖ ਬਣਾਈ, ਆਪਣਾ ਜਿਹੜਾ ਰੂਪ ਸਰੂਪ ਹੈ ਬੜਾ ਅਸ਼ਰਜੀ ਤੇ ਭਿਆਨਕ ਬਣਾਇਆ ਹੋਇਆ। ਦੈਤ ਰਾਜ ਅਵਲੋਕ ਵਿਚਾਰਾ, ਕਹਿੰਦੇ ਜਿਹੜਾ ਦੈਂਤਾਂ ਦਾ ਰਾਜਾ ਮੇਰਾ ਪਿਓ ਸੀ, ਉਹ ਨਰ ਸਿੰਘ ਨੂੰ ਵੇਖ ਕੇ ਉਹਨੇ ਵਿਚਾਰਿਆ, ਇਹ ਲਖਿਓ ਨਾ ਜਾਏ ਆਕਾਰਾ, ਕੌਣ ਹੈ ਇਹ, ਕਿਸੇ ਤਰ੍ਹਾਂ ਦਾ ਆਕਾਰ ਤਾਂ ਜਾਣਿਆ ਨੀ ਜਾਂਦਾ। ਕੰਪ ਮਾਨ ਤਨ ਭੈ ਵੱਡ ਧਾਰੀ, ਪਿਓ ਨੇ ਭਿਆਨਕ ਰੂਪ ਦੇਖ ਕੇ ਸਰੀਰ ਵਿੱਚੋਂ ਉਹਨੂੰ ਕਾਂਬਾ ਛਿੜ ਗਿਆ ਤੇ ਬੜਾ ਭੈ ਡਰ ਧਾਰਿਆ। ਨਿਸਚੈ ਕਰ ਨਾ ਸਕੈ ਸੁਧ ਹਾਰੀ, ਮੇਰੇ ਪਿਓ ਦੀ ਹੋਸ਼ ਹੀ ਹਾਰ ਗਈ, ਕਹਿੰਦੇ ਨਿਰਣਾ ਨਾ ਕਰ ਸਕਿਆ ਵੀ ਇਹ ਕੌਣ ਆ ਗਿਆ। ਤਬ ਲੋ ਸ੍ਰੀ ਨਰ ਸਿੰਘ ਵਿਸਾਲਾ, ਕਹਿੰਦੇ ਜਿਹੜੇ ਨਰ ਸਿੰਘ ਜੀ ਮਹਾਨ ਬੜੇ ਬਲ ਵਾਲੇ ਸੀ, ਗਰਜ ਉੱਠੇ ਕਰ ਸ਼ਬਦ ਕਰਾਲਾ, ਭਿਆਨ ਕਹਿੰਦੇ ਆਵਾਜ਼ਾਂ ਕਰਨ ਲਈ ਗਰਜ ਉੱਠੇ ਹਨ, ਭਿਆਨਕ ਆਵਾਜ਼ਾਂ ਕਰਕੇ ਗਰਜ ਉੱਠੇ ਨੇ। ਬਾਰ ਬਾਰ ਮੁਖ ਲੇਤ ਜੰਭਾਈ, ਨਰ ਸਿੰਘ ਜੀ ਬਾਰ ਬਾਰ ਮੂੰਹ ਤੋਂ ਕਹਿੰਦੇ ਆਵਾਸੀਆਂ ਲੈਂਦੇ। ਦੇਖਤ ਦਾੜਾਂ ਧੀਰ ਨਸਾਈ, ਨਰ ਸਿੰਘ ਦੀਆਂ ਵੱਡੀਆਂ ਵੱਡੀਆਂ ਜਾੜਾਂ ਦੇਖ ਕੇ ਧੀਰ ਨਾਸ ਹੁੰਦਾ। ਸ੍ਰੋਣਤ ਸਰਸੇ ਆਰੁਨ ਲੋਚਨ, ਦੇ ਲਹੂ ਰੰਗੇ ਕਹਿੰਦੇ ਲਾਲੋ ਲਾਲ ਭਿਆਨਕ ਨੇਤਰ ਹਨ। ਜੀਭ ਖੜਗ ਸਮ ਜਨ ਦੁਖ ਮੋਚਨ, ਜਿਹੜੀ ਜੀਭ ਹੈ ਉਹ ਜਿਵੇਂ ਤਲਵਾਰ ਦੇ ਸਮਾਨ ਹੈ, ਜਨਾਂ ਦੇ ਦੁੱਖਾਂ ਨੂੰ ਨਾਸ ਕਰਨ ਵਾਲੀ। ਰੰਗ ਸਰੀਰ ਕਣਕ ਜਨ ਤਾਵਾ, ਨਰ ਸਿੰਘ ਦਾ ਜਿਹੜਾ ਸਰੀਰ ਦਾ ਰੰਗ ਇਉਂ ਹੈ ਜਿਵੇਂ ਸੋਨਾ ਗਰਮ ਕੀਤਾ ਹੁੰਦਾ ਹੈ। ਦਾਰਨ ਉੱਚੋ ਕਾਨ ਉਠਾਵਾ, ਬੜੇ ਭਿਆਨਕ ਜੇ ਜਿਹੜੇ ਕੰਨ ਆ ਉੱਚੇ ਉੱਚੇ ਤਾਂ ਨੂੰ ਚੱਕੇ ਨਰ ਸਿੰਘ ਨੇ। ਗਿਰ ਕੰਦਰ ਸਮ ਬਦਨ ਪਸਾਰਾ, ਪਹਾੜ ਦੀ ਕੋਈ ਬਹੁਤ ਵੱਡੀ ਕੰਦਰਾ ਗੁਫਾ ਹੁੰਦਾ ਹੈ, ਉਹ ਨਰ ਸਿੰਘ ਨੇ ਮੂੰਹ ਜਾ ਅੜਿਆ ਹੋਇਆ। ਪ੍ਰਿਕਟੀ ਕੁਟਲ ਧਨਖ ਆਕਾਰ, ਮੱਥੇ ਦੇ ਜਿਹੜੇ ਪਰਵਤੇ ਢੇਡੇ ਆ ਜਿਵੇਂ ਧਨਖ ਦਾ ਆਕਾਰ ਹੁੰਦਾ ਹੈ। ਕੰਠ ਰੋਮ ਕਰ ਤਰਸਤ ਕਨਕੋ, ਗਲ ਦੇ ਜਿਹੜੇ ਕੇਜੇ ਹੈ ਕਹਿੰਦੇ ਉਹਨਾਂ ਨੂੰ ਕਹਿੰਦੇ ਇਸ ਤਰ੍ਹਾਂ ਜਿਵੇਂ ਕਾਲੇ ਹੈ, ਉਹਨੂੰ ਝਟਕਦਾ ਹੈ ਜਿਹੜੇ ਬੱਦਲ ਡਰਦੇ ਹਨ। ਸੁਰਗ ਤੀਕ ਬਿਸਤਾਰੇ ਉਹ ਤਨ ਕੋ, ਕਿਉਂ ਕਹਿੰਦੇ ਨਰ ਸਿੰਘ ਨੇ ਸਵਰਗ ਤੱਕ ਆਪਣਾ ਸਰੀਰ ਦਾ ਫਲਾ ਕਰ ਲਿਆ। ਉਰਤੇ ਆਯੁਤ ਕੱਟ ਜਿਨ ਸ਼ੀਨਾ, ਇਹਨਾਂ ਦਾ ਕਹਿੰਦੇ ਜਿਹੜੀ ਛਾਤੀ ਹੈ ਉਹ ਚੌੜੀ ਹੈ ਤੇ ਲੱਕ ਜਿਨ੍ਹਾਂ ਦਾ ਪਤਲਾ ਹੈ। ਦੋਨੋ ਬਾਹ ਵਿਸਾਲ ਸੋਪੀਨਾ, ਨਰ ਸਿੰਘ ਦੀਆਂ ਦੋਵੇਂ ਬਾਹਾਂ ਬੜੀਆਂ ਲੰਮੀਆਂ ਤੇ ਬੜੀਆਂ ਮਜ਼ਬੂਤ ਹਨ। ਕੁਟਲ ਬਿਕਟ ਨਖ ਆਤਸ਼ਾ ਘੋਰਾ, ਇਸ ਤਰ੍ਹਾਂ ਕਹਿੰਦੇ ਬੜੇ ਟੇਢੇ ਤੇ ਬੜੇ ਕਠਿਨ ਨੌ ਜੇ ਕਹਿੰਦੇ ਭਿਆਨਕ ਦੇਖ ਕੇ। ਬਜਰ ਆਦਿ ਤੇ ਅਧਿਕ ਕਠੋਰਾ, ਇੰਦਰ ਦਾ ਸੱਤ ਧਾਤੂਆਂ ਦਾ ਬਣਿਆ ਹੋਇਆ ਬਜਰ ਸ਼ਸਤਰ ਉਹਦੇ ਨਾਲੋਂ ਵੀ ਜ਼ਿਆਦਾ ਸਖਤ ਹੈ। ਨੌ ਦੇਖਤ ਭਾਜੇ ਦਾਨਵ ਸਰਬਾ, ਐਸੇ ਨਰ ਸਿੰਘ ਦੇ ਭਿਆਨਕ ਰੂਪ ਨੂੰ ਦੇਖ ਕੇ ਸਾਰੇ ਦੈਂਤ ਉੱਥੋਂ ਭੱਜ ਗਏ, ਭਗੌੜੇ ਹੋ ਗਏ। ਦੈਂਤ ਰਾਜ ਗਹਿ ਗਦਾ ਸੁਧ ਸਗ, ਗਦਾ ਸੁਗਾ ਦਾ ਰਾਜਾ ਮੇਰਾ ਪਿਓ ਸੀ, ਇਹ ਭਾਈ ਬਾਲਾ ਗਦਾ ਗੁਰਜ ਸ਼ਸ ਫੜ ਕੇ ਹਨ ਹੰਕਾਰ ਵਿੱਚ। ਬਲ ਨੇ ਦਹੋਤੋ ਧਰੇ ਉਰ ਧੀਰਾ, ਬਲ ਦਾ ਘਰ ਸੀ ਪਿਓ ਹੈ ਧੀਰ ਧਾਰ ਕੇ। ਆਵਾ ਸਨਮੁਖ ਜੋ ਵੱਡ ਵੀਰਾ, ਆਪਣੇ ਆਪ ਨੂੰ ਬੜਾ ਸੂਰ ਵੀਰ ਕਹਾਉਂਦਾ ਸੀ, ਸਾਹਮਣੇ ਨਰ ਸਿੰਘ ਦੇ ਫਿਰ ਆਇਆ। ਮਹਾ ਮਤ ਕੁੰਚਰ ਜਿਉ ਧਾਇਓ, ਮਹਾਨ ਮਸ ਹਾਥੀ ਹੁੰਦਾ ਓ ਦੋ ਧਾਵਾ ਕਰਕੇ ਆਇਆ। ਤਿਉ ਸ੍ਰੀ ਨਰ ਹਰ ਕੇ ਢਿੱਗ ਆਇਓ, ਕਹਿੰਦੇ ਜਿਵੇਂ ਮਸ ਹਾਥੀ ਆਉਂਦਾ ਹੁੰਦਾ ਨਰ ਜੰਗਲ ਸਿੰਘ ਦੇ ਨੇੜੇ ਆਇਆ, ਗਹੇ ਗਦਾ ਕਰ ਜੋਰ ਪ੍ਰਹਾਰੀ, ਹੱਥ ਵਿੱਚ ਗਜਾਰੀ ਫੜੀ ਸੀ, ਉਹਨੂੰ ਜ਼ੋਰ ਦੇ ਕੇ ਮਾਰਿਆ ਨਰਸਿੰਘ ਵੱਲ ਨੂੰ, ਪੁਨ ਇਤ ਉਤ ਫਿਰ ਘਾਤ ਵਿਚਾਰੀ, ਫਿਰ ਜਿਹੜਾ ਹੈ ਮੇਰਾ ਪਿਓ ਇੱਧਰ ਉੱਧਰ ਫਿਰ ਕਰਕੇ ਕਹਿੰਦੇ ਦਾ ਕਾ ਸੋਚਦਾ ਵਿਚਾਰਦਾ ਹੈ। ਦੁਤੀਏ ਵਾਰ ਨੇਰ ਜਬ ਕੀਨਾ, ਮੇਰੇ ਪਿਓ ਹਰਨਾਸ਼ ਨੇ ਦੂਜੀ ਵਾਰ ਨਰਸਿੰਘ ਦੇ ਨੇੜਾ ਜਾ ਕੀਤਾ, ਸ੍ਰੀ ਨਰਸਿੰਘ ਤਬ ਹੈ ਗਹਿ ਲੀਨਾ, ਕਹਿੰਦੇ ਨਰਸਿੰਘ ਜਿਹੜੇ ਪ੍ਰਗਟ ਹੋਏ ਉਹਨਾਂ ਨੇ ਕਹਿੰਦੇ ਮੇਰੇ ਪਿਓ ਨੂੰ ਫੜ ਲਿਆ, ਬਿਨਾਂ ਪ੍ਰਿਆਸ ਗਰੁੜ ਇਹ ਗਹਿ, ਬਿਨਾਂ ਕਿਸੇ ਯਤਨ ਤੋਂ ਜਿਵੇਂ ਸੱਪ, ਜਿਵੇਂ ਕਹਿੰਦੇ ਗਰੁੜ ਸੱਪ ਨੂੰ ਫੜ ਲੈਂਦਾ, ਤਿਉਂ ਗਹਿ ਲੀਨ ਛੁੱਟਣ ਕੋ ਚਾਹੇ, ਯੋਈ ਕਹਿੰਦੇ ਸੱਪ ਨੂੰ ਫੜ ਲਿਆ ਤੇ ਮੇਰਾ ਪਿਓ ਫਿਰ ਛੁੱਟਣਾ ਚਾਹੁੰਦਾ। ਲੀਲਾ ਹੇਤ ਪ੍ਰਭੂ ਪੁਨ ਸ਼ੋਰਾ, ਕਹਿੰਦੇ ਇਸ ਤਰ੍ਹਾਂ ਲੀਲਾ ਖੇਡ ਕਰਨ ਵਾਸਤੇ ਨਰਸਿੰਘ ਪ੍ਰਭੂ ਨੇ ਪੁਨਾ ਮੇਰੇ ਪਿਓ ਨੂੰ ਛੱਡਦਾ, ਛੁਟਕਾਰ ਗਰਜਤ ਭਾ ਤਬ ਘੋਰਾ, ਨਰਸਿੰਘ ਤੋਂ ਛੱਡ ਕੇ ਤਦੋਂ ਫਿਰ ਭਿਆਨਕ ਗੱਜਣ ਲੱਗ ਪਿਆ। ਹਾਹਾਕਾਰ ਦੇਵ ਸਭ ਕਰਹਿ, ਉਧਰ ਜਿਹੜੇ 33 ਕਰੋੜ ਦੇਵਤੇ ਆ ਸਾਰੇ ਹਾਹਾਕਾਰ ਦਾ ਆਵਾਜ਼ਾ ਕਰ ਰਹੇ, ਘਨ ਪਟ ਕਰ ਦੇਖ ਹੈ ਉਰ ਡਰਹਿ, ਬਦਲਾਂ ਦਾ ਪਰਦਾ ਜਾ ਕਰਕੇ ਤੇ ਇਸ ਤਰ੍ਹਾਂ ਕਹਿੰਦੇ ਹਿਰਦੇ ਡਰਦੇ ਦੇਖ ਰਹੇ। ਪ੍ਰਭ ਕੇ ਬਲ ਮਹ ਸ਼ੰਕਾ ਮਨ, ਜੋ ਨਰਸਿੰਘ ਪ੍ਰਭੂ ਜੀ ਬਣੇ ਉਹਨਾਂ ਦੇ ਬਲ ਵਿੱਚ ਸ਼ੰਕਾ ਮੰਨ ਰਹੇ, ਸ਼ੰਕਾ ਕਰ ਰਹੇ ਹੈ। ਹਰ ਨਾਖਸ਼ ਕੋ ਬਲੀ ਪਛਾਣ, ਮੇਰਾ ਹਰ ਨਾਖਸ਼ ਹੈ ਮੇਰਾ ਪਿਓ ਨੂੰ ਬਲੀ ਪਛਾਣ ਦੇ ਦੇਵਤੇ, ਇਹ ਖਗ ਪਤ ਜਾਂ ਖੇਲਣ ਹੇਤਾ, ਇਹ ਕਹਿੰਦੇ ਗਰੜ ਸੱਪ ਦੇ ਨਾਲ ਖੇਲ ਜੀ ਕਰਨ ਵਾਸਤੇ, ਲਖਤ ਨ ਕਰਹੀ ਕਿਰਪਾ ਨਿਕੇਤਾ, ਛੱਡ ਦਿੰਦਾ ਹੁੰਦਾ ਨਾ ਗਰੜ ਸੱਪ ਨੂੰ, ਤੇ ਇਸੇ ਤਰ੍ਹਾਂ ਕਹਿੰਦੇ ਇਹ ਦੇਵਤੇ ਨੀ ਜਾਣਦੇ ਵੀ ਕਿਰਪਾ ਦੇ ਕਰਨੇ ਇਹ ਹਰਨਾਕਸ਼ ਨੂੰ ਖੇਰ ਜੀ ਕਰਨ ਵਾਸਤੇ ਦੇਖ ਛੱਡਿਆ ਹੈ। ਹੁਣ ਦਨ ਜੇਸ਼ ਲਏ ਅਸ ਢਾਲਾ, ਭਾਈ ਬਾਲਾ ਫਿਰ ਜਿਹੜਾ ਇਹ ਦੰਤਾਂ ਦਾ ਮਾਲਕ ਹੈ ਉਹਨੇ ਢਾਲ ਤੇ ਤਲਵਾਰ ਲੈ ਕੇ ਆਇਓ ਪ੍ਰਭ ਸਮੀਪ ਤਤਕਾਲਾ, ਜਿਹੜਾ ਭਗਵਾਨ ਨੇ ਕਹਿੰਦੇ ਨਰਸਿੰਘ ਦਾ ਰੂਪ ਧਾਰਿਆ ਉਹਦੇ ਕੋਲ ਬੜੀ ਛੇਤੀ ਦੇ ਕੇ ਆਇਆ। ਸ੍ਰੀ ਨਰਸਿੰਘ ਗਰਜ ਧੁਨ ਘੋਰਾ, ਇੱਧਰ ਨਰਸਿੰਘ ਅਵਤਾਰ ਜੀ ਵੀ ਕਹਿੰਦੇ ਗੱਜੇ ਬੜੀ ਭਿਆਨਕ ਆਵਾਜ਼ ਕਰਕੇ, ਦਾਰਨ ਕੀ ਚਹੋਰ ਕਠੋਰਾ, ਹਾਂ ਇਸ ਤਰ੍ਹਾਂ ਕਹਿੰਦੇ ਚਾਰੇ ਤਰਫ ਹੀ ਬੜਾ ਭਿਆਨਕ ਜਿਹਾ ਕਰ ਲਿਆ। ਦੌਰ ਗਹਿਓ ਦਨ ਜੇਸ਼ ਇਸ ਤਰ੍ਹਾਂ ਕਹਿੰਦੇ ਦੌੜ ਕੇ ਜਿਹੜਾ ਇਹ ਹਰਨਾਕਸ਼ ਉਹਨੂੰ ਫੜ ਲਿਆ ਦੈਤ ਨੂੰ, ਇਹ ਗਹਿ ਲੇਤ ਮੇਡ ਕਹਿ ਜੈਸੇ, ਤਕੜਾ ਜਿਹੜਾ ਸੱਪ ਹੈ ਕਹਿੰਦੇ ਡੱਡੂ ਨੂੰ ਝੱਟ ਹੀ ਫੜ ਲੈਂਦਾ ਹੈ। ਫਰ ਫਰਾਤ ਭਾਜਨ ਇਤ ਉਤਕੋ, ਜਿਹੜਾ ਇਹ ਹਰਨਾਕਸ਼ ਮੇਰਾ ਪਿਓ ਹੈ ਕਹਿੰਦੇ ਇੱਧਰ ਉੱਧਰ ਭੱਜਣ ਵਾਸਤੇ ਫੜ ਫੜਾਉਂਦਾ, ਭੁੜਕਦਾ ਜਾ ਹਫੜੀ ਦਫੜੀ ਜੀ ਕਰਦਾ ਹੈ, ਡਿੱਡ ਗਹਿ ਲਈਏ ਨਾ ਜਾਣਦੀ ਕਿਤ ਕੋ, ਇਸ ਤਰ੍ਹਾਂ ਨੂੰ ਪਕੜਾ ਕਰਕੇ ਫੜ ਲਿਆ ਕਿਸੇ ਪਾਸੇ ਨੂੰ ਜਾਣ ਹੀ ਨਹੀਂ ਦਿੱਤਾ ਹੈ। ਤੇ ਛਿਨ ਸਭਾ ਦਵਾਰ ਕੇ ਥਾਨਾ, ਉਸ ਸਮੇਂ ਜਿਹੜਾ ਸਭਾ ਦਾ ਦਰਵਾਜੇ ਵਾਲਾ ਸਥਾਨ ਸੀ ਭਾਵ ਦੇਹੜੀ ਸੀ, ਧਾਰ ਉਰੂ ਪਰ ਸ੍ਰੀ ਭਗਵਾਨ, ਜਿਹੜੇ ਨਰਸਿੰਘ ਭਗਵਾਨ ਹੈ ਕਹਿੰਦੇ ਉਹ ਦੇਹੜੀ ਉੱਪਰ ਬੈਠ ਕੇ ਤੇ ਇਹਨੂੰ ਪੱਟ ਦੇ ਉੱਪਰ ਰੱਖ ਲਿਆ ਨਰਮ ਹਰਨਾਕਸ਼ ਨੂੰ, ਤੂਰਨ ਨਕਸੋ ਉਧਰ ਬਿਦਾਰਾ, ਇਸ ਤਰ੍ਹਾਂ ਕਹਿੰਦੇ ਪੱਟ ਉੱਪਰ ਰੱਖ ਕੇ ਬੜੀ ਛੇਤੀ ਨਹਾ ਨਾਲ ਇਹ ਹਰਨਾਕਸ਼ ਜਿਹੜਾ ਪੇਟ ਪਾੜ ਦਿੱਤਾ। ਮਹਾਬਲੀ ਇੱਕ ਛਿਨ ਮੈਂ ਮਾਰਿਆ, ਮਹਾਨ ਮੇਰਾ ਬਲੀ ਪਿਆ ਸੀ ਉਹਨੂੰ ਇੱਕ ਛਿਨ ਵਿੱਚ ਹੀ ਨਰਸਿੰਘ ਨੇ ਮਾਰ ਮਕਾਇਆ, ਨਹ ਅੰਤਰ ਨਹ ਬਾਹਰ ਕੀਨਾ, ਮੇਰੇ ਪਿਓ ਨੇ ਬ੍ਰਹਮਾ ਤੇ ਬਰ ਲਏ ਸੀ ਵੀ ਨਾ ਮੈਂ ਕਰਦੇ ਅੰਦਰ ਮਰਾਂ ਨਾ ਬਾਹਰ ਮਰਾਂ, ਇਸ ਕਰਕੇ ਕਹਿੰਦੇ ਜਦੋਂ ਮਾਰਿਆ ਦੇਹੜੀ ਵਿੱਚ ਸੀ, ਹੁਣ ਦੇਹੜੀ ਜਿਹੜੀ ਆ ਨਾ ਕਰਦੇ ਅੰਦਰ ਹੁੰਦੀ ਨਾ ਬਾਹਰ ਵਿਚਾਲੇ ਹੁੰਦੀ ਹੈ। ਇਸ ਤਰ੍ਹਾਂ ਕਹਿੰਦੇ ਵੀ ਧਰਤੀ 'ਤੇ ਨਾ ਮਰਾਂ, ਉਹ ਧਰਤੀ 'ਤੇ ਨਹੀਂ ਆਪਣੇ ਪੱਟ 'ਤੇ ਰੱਖਿਆ ਹੋਇਆ ਸੀ ਇਹਨੂੰ, ਉਹ ਇਸ ਤਰ੍ਹਾਂ ਕਹਿੰਦੇ ਦੋਵੇਂ ਬਾਰੇ ਦੇ ਪੂਰੇ ਕਰ ਦਿੱਤੇ ਆ ਵੀ ਦੇਖ ਲਾ ਹੁਣ ਤੂੰ ਧਰਤੀ 'ਤੇ ਤਾਂ ਨਹੀਂ ਪਿਆ ਮੇਰੇ ਪੱਟਾਂ 'ਤੇ ਹੈ, ਤੂੰ ਘਰ ਦੇ ਅੰਦਰ ਤਾਂ ਨਹੀਂ, ਘਰ ਤੋਂ ਬਾਹਰ ਨਹੀਂ ਹੈਗਾ, ਵਿਚਾਲੇ ਆ ਦੇਹੜੀ 'ਤੇ, ਇਹ ਵਰ ਪੂਰੇ ਕਰ ਦਿੱਤੇ ਉਸ ਤੇ। ਦਿਓਸ ਨਾ ਨਿਸਾ ਜਬ ਹੈ ਹਨ ਦੀਨਾ, ਜਦੋਂ ਮਾਰਿਆ ਸੀ ਨਾ ਉਦੋਂ ਕਹਿੰਦੇ ਦਿਨ ਸੀ ਨਾ ਰਾਤ ਸੀ, ਯਾਨੀ ਸੂਰਜ ਛਿਪ ਗਿਆ ਸੀ, ਸੰਧਿਆ ਦਾ ਸਮਾਂ ਸੀ, ਉਹ ਜਿਹੜਾ ਸੰਧਿਆ ਦਾ ਸਮਾਂ ਜਦੋਂ ਸੂਰਜ ਛਿਪ ਜਾਏ ਨਾ ਉਹਨੂੰ ਰਾਤ ਕਿਹਾ ਜਾ ਸਕਦਾ ਨਾ ਦਿਨ ਕਿਹਾ ਜਾ ਸਕਦਾ, ਇਸ ਤਰ੍ਹਾਂ ਕਹਿੰਦੇ ਜਦੋਂ ਉਹਨੂੰ ਮਾਰਿਆ ਉਸ ਵੇਲੇ ਨਾ ਦਿਨ ਸੀ ਨਾ ਰਾਤ ਸੀ, ਇਹ ਵਰ ਪੂਰਾ ਕੀਤਾ ਉਹਦਾ ਵੀ, ਨਾ ਤੂੰ ਕਿਹਾ ਸੀ ਨਾ ਦਿਨੇ ਮਰਾਂ ਨਾ ਰਾਤ ਨੂੰ ਮਰਾਂ, ਨਹਿ ਧਰਨੀ ਨਹਿ ਅੰਬਰ ਮਾਹੀ। ਇਸੇ ਤਰ੍ਹਾਂ ਹੁਣ ਕਹਿੰਦੇ ਨਾ ਧਰਤੀ ਤੇ ਸੀ ਤੇ ਨਾ ਆਕਾਸ਼ ਵਿੱਚ ਹੀ ਸੀ, ਉਹ ਪੱਟ ਤੇ ਰੱਖਿਆ ਹੋਇਆ ਸੀ। ਜੀਤ ਮ੍ਰਿਤਕ ਦੋ ਬਿਦ ਨਖ ਨਾਹੀ। ਇਸੇ ਤਰ੍ਹਾਂ ਜਿਹੜੇ ਨਾਂ ਹੈ ਕਹਿੰਦੇ ਨਾ ਤਾਂ ਜਿਉਂਦਿਆਂ ਵਿੱਚ ਹੈ ਨਾ ਮਰਿਆਂ ਵਿੱਚ ਹੈ, ਕਿਉਂਕਿ ਨਹੁੰ ਨੂੰ ਤੁਸੀਂ ਕੱਟੋ ਕੋਈ ਤਕਲੀਫ਼ ਨਹੀਂ ਹੁੰਦੀ ਹੈ, ਅਤੇ ਉਂਝ ਤੁਸੀਂ ਨਹੁੰ ਵੱਧਦੇ ਦੇਖਦੇ ਵਧੀ ਵੀ ਜਾਂਦੇ, ਇਸ ਕਰਕੇ ਜਿਉਂਦੇ ਵੀ ਹਨ ਅਤੇ ਮਰਿਆਂ ਵਿੱਚ ਵੀ ਹੈ, ਕੱਟੇ ਵੱਢਿਆਂ ਪੀੜ ਨਹੀਂ ਹੁੰਦੀ ਹੈ। ਉਹ ਨਹਾਂ ਨਾਲ ਪਾੜ ਦਿੱਤਾ ਹੈ, ਇਸ ਕਰਕੇ ਜਿਹੜੇ ਨਹੁੰ ਹੈ ਜਿਉਂਦਿਆਂ ਮਰਦਿਆਂ ਵਿੱਚੋਂ ਕਿਸੇ ਵਿੱਚੋਂ ਨਹੀਂ ਹੈ। ਵਿਦ ਕੀ ਰਚਨਾ ਜਨਮ ਨ ਲੀਨਾ। ਫਿਰ ਇਹਨੇ ਲਿਖਿਆ ਸੀ, ਹੇ ਬ੍ਰਹਮਾ ਤੇਰੀ ਜਿਹੜੀ ਸ੍ਰਿਸ਼ਟੀ ਰਚੀ ਹੈ ਉਹਦੇ ਵਿੱਚੋਂ ਨਾ ਮੈਨੂੰ ਕੋਈ ਮਾਰ ਸਕੇ। ਅਤੇ ਭਗਵਾਨ ਨਰਸਿੰਘ ਨੇ ਹੁਣ ਬ੍ਰਹਮਾ ਦੀ ਸ੍ਰਿਸ਼ਟੀ ਵਿੱਚੋਂ ਜਨਮ ਨਹੀਂ ਲਿਆ ਸੀ, ਉੱਥੇ ਵਿਸ਼ਨੂੰ ਨੇ ਨਰਸਿੰਘ ਦਾ ਰੂਪ ਧਾਰਨ ਕੀਤਾ ਸੀ। ਸਿਲਾ ਥੰਬ ਤੇ ਨਿਕਸ ਪ੍ਰਵੀਨਾ। ਫਿਰ ਇਸ ਤਰ੍ਹਾਂ ਕਿਹਾ ਸੀ ਵੀ ਕਿਸੇ ਤੋਂ ਜਿਹੜਾ ਉਤਪਤ ਹੋਇਆ ਹੋਵੇ ਨਾ ਮਾਂ ਤੋਂ, ਉਹ ਨਾ ਮੈਨੂੰ ਮਾਰ ਸਕੇ। ਅਤੇ ਹੁਣ ਇਹ ਥਮਲੇ ਵਿੱਚੋਂ ਪੈਦਾ ਹੋਇਆ ਸੀ, ਕਿਸੇ ਮਾਂ ਤੋਂ ਨਹੀਂ ਪੈਦਾ ਹੋਇਆ ਸੀ, ਇਸ ਕਰਕੇ ਕਹਿੰਦੇ ਉਹ ਥਮਲੇ ਵਿੱਚੋਂ ਪ੍ਰਗਟ ਹੋ ਕੇ ਇਸ ਤਰ੍ਹਾਂ ਜਿਹੜੇ ਬਾਰੇ ਦੇ ਪੂਰੇ ਕਰਕੇ ਦਿੱਤੇ, ਮਾਰ ਦਿੱਤਾ। ਇੱਕ ਨੇ ਕਿਹਾ ਸੀ ਵੀ ਜਿਹੜੇ 12 ਮਹੀਨੇ ਇਹਨਾਂ ਦੇ ਵਿੱਚੋਂ ਵੀ ਮੈਂ ਨਾ ਮਰ, ਮੈਨੂੰ ਕੋਈ ਮਾਰ 12 ਮਹੀਨਿਆਂ ਵਿੱਚ ਨਾ ਮਰਾਂ। ਅਤੇ ਜਦੋਂ ਇਹ ਮਾਰਿਆ ਸੀ ਉਦੋਂ ਲਾਉਣ ਦਾ ਮਹੀਨਾ ਸੀ, ਮਲ ਮਾਸ ਸੀ, 13ਵਾਂ ਮਹੀਨਾ ਬਦੀ ਸਦੀ ਚਾਨਣ ਵਾਲ ਪੱਖ ਨਾਲ 3 ਸਾਲਾਂ ਵਿੱਚੋਂ ਆ ਜਾਂਦਾ ਹੈ, ਜਿਸ ਕਰਕੇ ਹੋਲਾ ਮਹੱਲਾ ਜਿਹੜਾ ਕਈ ਵਾਰੀ ਮਹੀਨਾ ਅੱਗੇ ਚਲਿਆ ਜਾਂਦਾ, ਕਈ ਵਾਰੀ ਪਹਿਲਾਂ ਮਹੀਨਾ ਆ ਜਾਂਦਾ ਹੈ। ਜਦੋਂ ਇਹ ਲਾਉਣ ਦਾ ਮਹੀਨਾ 13 ਮਹੀਨੇ ਬੜੀ ਸੁਧੀ ਦੇ ਨਾਲ ਹੋ ਜਾਂਦੇ ਹੈ, ਇਸ ਤਰ੍ਹਾਂ ਕਹਿੰਦੇ ਉਹ ਲਾਉਣ ਦਾ ਮਹੀਨਾ ਸੀ, ਮਲਮਾਸ ਸੀ, 13ਵਾਂ ਮਹੀਨਾ ਸੀ, ਉਹ 12 ਮਹੀਨਿਆਂ ਵਿੱਚੋਂ ਨਹੀਂ ਉਹ ਕਹਿੰਦੇ ਇਸ ਤਰ੍ਹਾਂ ਇਹ ਮਲਮਾਸ ਦੇ ਮਹੀਨੇ ਨੂੰ 13ਵੇਂ ਮਹੀਨੇ ਮਾਰਿਆ ਸੀ। ਕਰੇ ਸਾਚ ਸਭ ਬਚਨ ਵਿਧਾਤਾ। ਜਿਹੜੇ ਬ੍ਰਹਮਾ ਨੇ ਬਚਨ ਇਹਨੂੰ ਵਰ ਦਿੱਤੇ ਸੀ, ਇਹਨੇ ਵਰ ਲਏ ਸੀ, ਸਾਰੇ ਭਗਵਾਨ ਨਰਸਿੰਘ ਰੂਪ ਦੇ ਵਿੱਚ ਪੂਰੇ ਕਰ ਦਿੱਤੇ, ਸੱਚੇ ਕਰ ਦਿੱਤੇ। ਦਾਨਵ ਹਨੇ ਉਹ ਭਗਤ ਦੁੱਖ ਦਾਤਾ। ਹਰ ਜਿਹੜਾ ਭਗਤ ਨੂੰ ਦੁੱਖ ਦੇਣ ਵਾਲਾ ਸੀ ਨਾ, ਉਹ ਦੈਂਤ ਉਹਨੂੰ ਖਤਮ ਕਰ ਦਿੱਤਾ। ਉਧਰ ਵਿਦਾਰਿਓ ਕ੍ਰੋਧ ਅਪਾਰਾ। ਨਾ ਗੁੱਸਾ ਕੀਤਾ ਭਗਵਾਨ ਨਰਸਿੰਘ ਨੇ, ਇਹਦਾ ਪੇਟ ਪਾੜਤਾ ਨੌਂਦਰਾ ਨਾਲ। ਕਾਲ ਭਿਆਨ ਜਿਮ ਬਦਨ ਪਸਾਰਾ। ਫਿਰ ਵੀ ਨਰਸਿੰਘ ਦੇ ਕਹਿੰਦੇ ਭਿਆਨ ਮੁੱਖ ਜਾਂ ਪਸਾਰਿਆ ਦਿਸਦਾ, ਜਿਵੇਂ ਭਿਆਨ ਕਹਿੰਦੇ ਕਾਲ ਹੁੰਦਾ ਹੈ। ਸ੍ਰੋਣਤ ਸੋ ਭੀਗੇ ਸਭ ਅੰਗ। ਉਸ ਵੇਲੇ ਕਹਿੰਦੇ ਜਦੋਂ ਹਰਨਾਕਸ਼ ਪਿਓ ਨੂੰ ਮਾਰਿਆ ਹੈ, ਭਾਈ ਬਾਲਾ ਜੀ ਭਗਵਾਨ ਦੇ ਨਰਸਿੰਘ ਦੇ ਜਿੰਨੇ ਸਰੀਰ ਦੇ ਅੰਗ ਸੀ ਲਹੂ ਨਾਲ ਭਿੱਜ ਗਏ ਸੀ। ਸੁੰਦਰ ਸੋਭਤ ਭਏ ਸੁਰੰਗਾ। ਕੰਦਨ ਸਿੰਘ ਜੀ ਸੋਹਣੇ ਕਹਿੰਦੇ ਲਾਲ ਰੰਗ ਦੇ ਸੁਭਾਏਮਾਨ ਹੋ ਗਏ, ਸਜਣ ਲੱਗ ਪਏ। ਆਤੈ ਕਾ ਆਂਤੈ ਕਾਡ ਗਰੀਬ ਮਹਿੰਡਾਰੀ। ਮੇਰੇ ਪਿਓ ਦੇ ਕਹਿੰਦੇ ਪੇਟ ਦੀਆਂ ਆਂਦਰਾਂ ਜੀਆਂ ਕੱਢ ਕੇ ਨਰਸਿੰਘ ਨੇ ਗਲ ਵਿੱਚ ਪਾ ਲਈਆਂ। ਸ਼ਾਂਤਨ ਆਹੋਵਤ ਰੋਸ ਅਪਾਰੀ। ਨਾ ਗੁੱਸਾ ਹੈ ਕਹਿੰਦੇ ਨਰਸਿੰਘ ਨੂੰ, ਉਹ ਵੀ ਉਹ ਸ਼ਾਂਤ ਨਹੀਂ ਹੋ ਰਿਹਾ ਹੈ। ਤਬ ਜੋ ਦਾਨਵ ਗਏ ਪਲਾਈ। ਇਹ ਭਾਈ ਬਾਲਾ ਜੀ ਉਸ ਵੇਲੇ ਜਿਹੜੇ ਦੈਂਤ ਕਹਿੰਦੇ ਉੱਥੋਂ ਭੱਜ ਗਏ ਸੀ ਡਰਦੇ। ਸੋ ਹਟ ਆਏ ਕਰਨ ਲੜਾਈ। ਉਹ ਨਰਸਿੰਘ ਨਾਲ ਲੜਾਈ ਜੰਗ ਯੁੱਧ ਕਰਨ ਵਾਸਤੇ ਵਾਪਸ ਮੁੜੇ ਆਏ। ਗਹਿ ਗਹਿ ਸੰਗ ਨਖਾ ਯੁੱਧ ਮਾਰੇ। ਇਹ ਭਗਵਾਨ ਨਰਸਿੰਘ ਨੇ ਕਹਿੰਦੇ ਫੜ ਫੜ ਕੇ ਉਹ ਦੈਂਤ ਨੋਹਾਂ ਦੇ ਸ਼ਸਤਰ ਨਾਲ ਹੀ ਮਾਰਤੇ, ਨੋਹਾਂ ਨਾਲ ਹੀ ਖਤਮ ਕਰ ਦਿੱਤੇ। ਸਗਰੇ ਛਿੰਨ ਇੱਕ ਵਿਖੇ ਸੰਘਾਰੇ। ਸਾਰੇ ਕਹਿੰਦੇ ਇੱਕ ਛਿੰਦੇ ਵਿੱਚ ਹੀ ਮਾਰ ਬੁਕਾਏ, ਨੋਹਾਂ ਨਹੀਂ ਪਾੜ ਪਾੜ ਕੇ ਸਿੱਟ ਦਿੱਤੇ। ਤਦਪਨ ਕ੍ਰੋਧ ਸ਼ਾਂਤ ਕੋ ਪਾਵਾ। ਭਾਈ ਬਾਲਾ ਜੀ ਤਾਂ ਵੀ ਜਿਹੜਾ ਨਰਸਿੰਘ ਉਹਨੇ ਆਪਣੇ ਹਿਰਦੇ ਵਿੱਚ ਕ੍ਰੋਧ ਸੀ ਗੁੱਸਾ, ਉਹਨੂੰ ਕਹਿੰਦੇ ਸ਼ਾਂਤ ਨਹੀਂ ਕੀਤਾ ਹੈ। ਤਬ ਹੀ ਕੰਧ ਕੇਸ ਚਹਿਰਾ। ਫਿਰ ਵੀ ਗੁੱਸੇ ਵਿੱਚ ਆ ਕੇ ਜਿਹੜੇ ਮੋਢਿਆਂ ਦੇ ਕੇਸ ਜੀ ਆਪਣੇ ਜਤਾਂ ਜੀ ਉਹਨਾਂ ਨੂੰ ਝੜਕਿਆ ਹੈ। ਭਿੰਨ ਭਿੰਨ ਭੇ ਮੇਘ ਆਕਾਸ਼ਾ। ਹਾਂ, ਜਦੋਂ ਕਹਿੰਦੇ ਇਸ ਤਰ੍ਹਾਂ ਮੋਢਿਆਂ ਦੀਆਂ ਜਦ ਤੱਕ ਕਿ ਸਨ ਝੜਕਾਇਆ, ਜਿੰਨੇ ਬੱਦਲ ਸੀ ਆਕਾਸ਼ ਵਿੱਚ ਕਹਿੰਦੇ ਵੱਖਰੇ ਵੱਖਰੇ ਹੋ ਗਏ, ਫੈਲ ਗਏ। ਸ਼ੁਭਤ ਪਯੋ ਨਿਧ ਪਹੁੰਚੇ ਸਵਾਸਾ। ਇਸੇ ਤਰ੍ਹਾਂ ਕਹਿੰਦੇ ਕਿਸ਼ੋਭ ਆਉਣ ਕਰਕੇ, ਘਬਰਾਹਟ ਵਿੱਚ ਆਉਣ ਕਰਕੇ ਜਿਹੜੇ ਸਵਾਸ ਤੇ ਕਹਿੰਦੇ ਸਮੁੰਦਰ ਤੱਕ ਜਾ ਪਹੁੰਚੇ। ਬਹੁ ਬਲ ਧਾਰ ਪ੍ਰਭੂ ਗਰ ਜਾਣਾ। ਉਪਮਾ ਅਲੰਕਾਰ ਹੈ, ਕਿਸੇ ਦੀ ਉਪਮਾ ਕਰਨੀ ਉਹਦਾ ਇਸ ਵਾਸਤੇ ਕੋਈ ਭਾਵੇਂ ਉੱਥੇ ਸਵਾਸ ਪਹੁੰਚੇ ਕਿ ਨਹੀਂ ਪਹੁੰਚੇ ਕਹਿ ਦੇਣਾ, ਵੀ ਜਦੋਂ ਕਿਸ਼ੋਭ ਵਿੱਚ ਆਏ, ਘਬਰਾਹਟ ਵਿੱਚ ਆਏ, ਜਿਹੜਾ ਸਵਾਸ ਹੈ ਸਮੁੰਦਰ ਤੱਕ ਜਾ ਪਹੁੰਚੇ। ਉਹ ਕਹਿੰਦੇ ਪ੍ਰਭੂ ਜੀ ਨਰਸਿੰਘ ਜੀ ਬੜਾ ਬਲ ਧਾਰ ਕੇ ਗੱਜੇ। ਸੁਣ ਬ੍ਰਹਿਮੰਡ ਸਗਰ ਅਕੁਲਾਨਾ। ਉਸ ਆਵਾਜ਼ ਨੂੰ, ਗਰਜ ਨੂੰ ਸੁਣ ਕੇ ਸਾਰਾ ਜਿਹੜਾ ਬ੍ਰਹਮੰਡ ਸੀ ਵਿਆਕਲ ਹੋ ਗਿਆ, ਘਬਰਾਹਟ ਵਿੱਚ ਆ ਗਿਆ। ਵਿੱਚ ਲਗਾਏ ਜੇ ਦੇਵ ਬਿਮਾਨਾ। ਇਹ ਭਾਈ ਬਾਲਾ ਜੀ ਜਿਹੜੇ ਦੇਵਤੇ ਬਿਵਾਨਾ ਵਿੱਚ ਬੈਠੇ ਸੀ, ਉਹ ਵੀ ਕਹਿੰਦੇ ਖਿੰਡ ਪੁੰਡ ਗਏ। ਉਡਗਨ ਗਿਰੇ ਮਹਾ ਭੈ ਮਾਨਾ। ਜਿਹੜੇ ਆਕਾਸ਼ ਦੇ ਤਾਰੇ ਸੀ ਉਹਨਾਂ ਨੇ ਇੰਨਾ ਡਰ ਮੰਗਿਆ, ਉਹ ਵੀ ਧਰਤੀ ਤੇ ਆ ਡਿੱਗੇ। ਚਰਨ ਸੰਗ ਦੁਖਤ ਭੀ ਧਰਨੀ। ਇਹ ਭਾਈ ਬਾਲਾ ਜੀ ਨਰਸਿੰਘ ਦੇ ਪੈਰਾਂ ਨਾਲ ਪੰਜਿਆਂ ਨਾਲ ਧਰਤੀ ਵੀ ਦੁਖੀ ਹੋ ਗਈ। ਪ੍ਰਬਲ ਤੇਜ ਕੋ ਸਕਤੇ ਬਰਨੀ। ਐਸਾ ਜਿਹੜਾ ਬੜਾ ਭਾਰੀ ਬਲ ਵਾਲਾ ਤੇਜ ਪ੍ਰਤਾਪ ਹੈ, ਕੌਣ ਉਹਨੂੰ ਕਹਿੰਦੇ ਕੋਈ ਵਰਨ ਕਰ ਸਕਦਾ ਹੈ, ਕਿਹਦੀ ਤਾਕਤ ਹੈ ਜਿਹੜਾ ਉਹਨੂੰ ਕਥਨ ਕਰ ਸਕੇ। ਜਬ ਤੇ ਦਾਨਵ ਰਹਾ ਨ ਕੋਈ। ਇਹ ਭਾਈ ਬਾਲਾ ਜੀ ਜਦੋਂ ਉੱਥੇ ਕੋਈ ਦੈਂਤ ਨਾ ਰਿਹਾ, ਨਖ ਆਯੁਤ ਤੇ ਮ੍ਰਿਤੂ ਸਭ ਹੋਈ। ਸਾਰਿਆਂ ਦੀ ਨੋਹਾ ਰੂਪੀ ਸ਼ਸਤਰ ਨਾਲ ਮੌਤ ਹੋ ਗਈ ਸੀ, ਨੋਹਾ ਨਾਲ ਪਾੜ ਕੇ ਮਾਰਦੇ ਸੀ। ਤਬ ਸਿੰਘਾਸਨ ਬੈਠੇ ਜਾਈ। ਕਹਿੰਦੇ ਮੇਰੇ ਪਿਓ ਦੇ ਸਿੰਘਾਸਨ ਤੇ ਤਖਤ ਨਰਸਿੰਘ ਜੀ ਜਾ ਬੈਠੇ। ਸੁਰਨ ਸੁਮਨ ਬਰਖਾ ਬਰਖਾਈ। ਫਿਰ ਕਹਿੰਦੇ ਜਿੰਨੇ ਦੇਵਤੇ ਆ ਸਾਰਿਆਂ ਨੇ ਫੁੱਲਾਂ ਦੀ ਬਾਰਿਸ਼ ਸ਼ੁਰੂ ਕਰ ਦਿੱਤੀ। ਸਭ ਹੀ ਮਿਲੇ ਬਿਰੰਚ ਮਹੇਸ਼ਾ। ਸਾਰੇ ਬ੍ਰਹਮਾ ਤੇ ਸ਼ਿਵਜੀ ਆਦਿਕ ਮਿਲ ਗਏ, ਇਕੱਠਿਆਂ ਹੋ ਗਏ। ਸਿੱਧ ਪਿਤਰ ਰਿਖ ਜਖ ਸੁਰੇਸ਼ਾ। ਰਾਸੀ ਸਿੱਧ ਵੀ, ਪਿਤਰ ਵੀ, ਰਿਖੀ ਵੀ, ਜਖ ਵੀ, ਸੁਰੇਸ਼ ਇੰਦਰ ਆਦਿਕ। ਧਨਦ ਆਦ ਵਿਦਿਆ ਧਰ ਜੇਤੇ। ਕੁਮੇਰ ਇਸੇ ਤਰ੍ਹਾਂ ਇਹ ਵਿਦਿਆ ਧਰ, ਇੱਕ ਤਰ੍ਹਾਂ ਦੀ ਦੇਵਤਿਆਂ ਦੀ ਕਿਸਮ ਹੈ। ਜਿਉਂ ਨਾ ਕਿਸੇ ਨੂੰ ਗੰਧਰਵ ਦੇਵਤੇ ਕਹਿੰਦੇ, ਕਿਸੇ ਨੂੰ ਵਿਦਰ ਦੇਵਤੇ ਕਹਿੰਦੇ, ਕਿਸੇ ਨੂੰ ਪਿਤਰ ਦੇਵਤੇ ਕਹਿੰਦੇ ਹਨ, ਇਸੇ ਤਰ੍ਹਾਂ ਜਿਹੜੇ ਕੋਈ ਆ ਧਰਤੀ ਤੋਂ ਪੁੰਨ ਪੁੰਨ ਕਰਕੇ ਗਏ ਉਹ ਵੱਖਰੇ ਦੇਵਤੇ ਹੈ। 133 ਕਰੋੜ ਦੇਵਤੇ ਆ ਜਿਹੜੇ ਉਹ ਮਨ ਦੇ ਸੰਕਲਪ ਰਾਹੀਂ ਫੁਰਨੇ ਰਾਹੀਂ ਹੋਏ ਹਨ, ਉਹ 33 ਕਰੋੜ ਗਿਣਤੀ ਵੱਖਰੀ ਹੈ। ਬਾਕੀ ਜਿਹੜਾ ਕੋਈ ਪੁੰਨੀ ਹੋ ਕੇ ਉੱਥੇ ਜਾਂਦੇ ਉਹਨਾਂ ਦੀ ਗਿਣਤੀ ਕਿਤੇ ਵੱਧ ਜਾਂਦੀ ਕਿਤੇ ਘੱਟ ਜਾਂਦੀ ਹੈ। ਜਦੋਂ ਕਿਤੇ ਪੁੰਨਾਂ ਵਾਲੇ ਜ਼ਿਆਦਾ ਹੋ ਜਾਂਦੇ ਉਦੋਂ ਜ਼ਿਆਦਾ ਹੋ ਜਾਂਦੇ, ਜਦੋਂ ਕੋਈ ਨਹੀਂ ਜਾਂਦਾ ਉਦੋਂ ਉਹਨਾਂ ਦੀ ਗਿਣਤੀ ਘੱਟ ਹੋ ਜਾਂਦੀ ਹੈ। ਉਂਝੇ ਵਿਦਿਆ ਧਰ ਦੇਵਤੇ, ਗੰਧਰਵ ਦੇਵਤੇ, ਪਿੱਤਰ ਦੇਵਤੇ, ਇਹਨਾਂ ਦੀਆਂ ਡੋਡੀ ਕਿਸਮਾਂ ਹਨ। ਕਿਸੇ ਨੂੰ ਕਿੰਨਰ ਦੇਵਤੇ ਜਿਹੜੇ ਕੋਈ ਸਾਜ ਸੂਜ ਵਜਾਉਂਦੇ ਆ, ਨਿਰਤਕਾਰੀ ਕਰਦੇ ਹਨ, ਇਹ ਵੀ ਦੇਵਤੇ ਆ। ਜਿਹੜੇ ਜੱਖ ਆ ਕੁਬੇਰ ਦੇ ਸੇਵ, ਇਹ ਵੀ ਦੇਵਤਿਆਂ ਵਿੱਚ ਹੀ ਹਨ। ਆਏ ਸਭ ਹੈ ਬਿਲੋਕਨ ਹੇਤੇ। ਕਹਿੰਦੇ ਸਾਰੇ ਨਰਸਿੰਘ ਦੇ ਦਰਸ਼ਨ ਕਰਨ ਵਾਸਤੇ ਤੱਕਣ ਲਈ ਆਏ, ਜਿਹੜੇ ਦੇਵ ਪਿੱਛੇ ਕਹੇ। ਦੇਖ ਸਰੂਪਨ ਡਰ ਉਰ ਥੋੜਾ। ਸਿੰਘ ਦਾ ਭਿਆਨਕ ਜਿਹਾ ਰੂਪ ਦੇਖ ਕੇ ਸਾਰਿਆਂ ਦੇ ਹਿਰਦਿਆਂ ਵਿੱਚ ਥੋੜਾ ਡਰ ਨੀ, ਬਹੁਤਾ ਡਰ ਪਿਆ ਹੋਇਆ। ਪਿਖਿਓ ਨ ਜਾਤ ਭਿਆਨਕ ਘੋਰਾ। ਭਿਆਨਕ ਤੋਂ ਭਿਆਨਕ ਸਰੂਪ ਕਿਸੇ ਤੋਂ ਵੇਖਿਆ ਨਹੀਂ ਜਾ ਰਿਹਾ। ਆਏ ਨਾ ਸਕਹਿ ਸਮੀਪ ਬਹੋਰੀ। ਕਹਿੰਦੇ ਜਿੰਨੇ ਦੇਵਤੇ ਆ ਤਾਂ ਗਏ ਆ, ਪਰ ਨੇੜੇ ਨਹੀਂ ਕੋਈ ਆ ਸਕ ਰਿਹਾ। ਖਰੇ ਦੂਰ ਦੋਨੋਂ ਹੱਥ ਜੋੜੀ। ਖਰੇ ਦੇਵਤੇ ਕਹਿੰਦੇ ਦੋ ਹੱਥ ਜੋੜ ਜੋੜ ਕੇ ਦੂਰੀ ਖੜੋਟੇ ਨਰਸਿੰਘ ਤੋਂ। ਵਿਦ ਸੇਵ ਆਦ ਅਮਰ ਜੇ ਬ੍ਰਿੰਦਾ। ਬ੍ਰਹਮਾ ਸ਼ਿਵ ਜੀ ਆ ਲੈ ਕੇ ਹੋਰ ਸਮੂਹ ਜਿਹੜੇ ਦੇਵਤੇ ਨੁਤ ਹੈ ਬਖਾਨਾ ਹੈ ਆਨੰਦ ਕੰਦਾ। ਜਿਹੜੇ ਆਨੰਦ ਦੇ ਬੱਦਲ ਰੂਪ ਨਰਸਿੰਘ ਉਹਨਾਂ ਦੀ ਕਹਿੰਦੇ ਦੂਰ ਖੜੋਤੇ ਉਸ ਦੀ ਕਹਿ ਰਹੇ। ਜੈ ਜੈ ਜੈ ਤਵ ਸ੍ਰੀ ਜਗ ਸਾਈ। ਇਸ ਤਰ੍ਹਾਂ ਵੀ ਹੇ ਜਗਤ ਦੇ ਮਾਲਕ, ਤੁਹਾਡੀ ਜੈ ਹੋਵੇ, ਤੁਹਾਡੀ ਫਤਿਹ ਹੋਵੇ। ਇਹ ਤਾਰਕ ਜਿਵੇਂ ਦੇਵਤਿਆਂ ਨੇ ਦੂਰ ਖੁੜ ਖੜ ਕੇ ਉਸ ਦੀ ਕੀਤੀ, ਇਹ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪੜ੍ਹ ਲਵਾਂਗੇ, ਕਿਉਂਕਿ ਜਿੰਨਾ ਕੁ ਸਵਾਨੀਅਤ ਕੀਤਾ